ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਸਤਿਗੁਰ ਉਪਕਾਰ ਹਿਤ ਤੀਰਥ ਰਚਿਓ ਵਿਸਾਲ ਕਰੀ ਟਹਿਲ ਜਿਨ ਪ੍ਰੇਮ ਧਰ ਸੇ ਸਭ ਕਰੇ ਨਿਹਾਲ ਸ੍ਰੀ ਸਤਿਗੁਰ ਉਪਕਾਰ ਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਆਪਾਂ ਲੜੀਵਾਰ ਰੂਪ ਵਿੱਚ ਪ੍ਰਸੰਗ ਸਰਵਣ ਕਰ ਰਹੇ ਹਾਂ। ਜਿਵੇਂ ਆਪ ਜੀ ਨੇ 1626 ਬਿਕਰਮੀ ਵਿੱਚ ਬੌਲੀ ਸਾਹਿਬ ਦਾ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਕਮਲਾਂ ਰਾਹੀਂ ਟੱਕ ਲਗਵਾ ਕੇ ਸੇਵਾ ਪ੍ਰਾਰੰਭ ਕੀਤੀ। ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕੀਤੀ, ਕਿਵੇਂ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ, ਉਹ ਪ੍ਰਸੰਗ ਸਰਵਣ ਕਰ ਰਹੇ ਹਾਂ। ਇਹ ਤਾਂ ਕਾਬਲ ਵਾਸੀ ਮਾਤਾ ਸੇਵਾ, ਇਸਦੇ ਅੱਜ ਕੱਲ੍ਹ ਨਾਮ ਦੇ ਉੱਪਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਬਾਜ਼ਾਰ ਦਾ ਨਾਮ ਵੀ ਮਾਈ ਸੇਵਾ ਕਰਕੇ ਹੈ। ਇਸ ਦਾ ਜਿਵੇਂ ਪ੍ਰਸੰਗ ਉਹ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਉਹ ਆਪਾਂ ਪੜ੍ਹਿਆ ਸੁਣਿਆ ਸੀ ਵੀ ਪਤਵਰਤਾ ਧਰਮ ਦੀ ਬਰਕਤ ਨਾਲ ਅਤੇ ਨਾਮ ਬਾਣੀ ਦੀ ਕਵਾਈ ਦੇ ਸ਼ਕਤੀ ਨਾਲ ਕਾਬਲ ਵਿੱਚੋਂ ਚੱਲ ਕੇ ਬੌਲੀ ਸਾਹਿਬ ਦੀ ਸੇਵਾ ਕਰਨ ਲਈ ਆ ਜਾਇਆ ਕਰਦੀ ਸੀ, ਸ਼ਾਮ ਨੂੰ ਵਾਪਸ ਪਰਤ ਜਾਂਦੀ ਸੀ। ਗੁਰਸਿੱਖਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਵੀ ਕਿੱਧਰੋਂ ਆਉਂਦੀ ਹੈ, ਕਿੱਧਰ ਨੂੰ ਜਾਂਦੀ ਹੈ। ਗੁਰੂ ਅਮਰਦਾਸ ਸਾਹਿਬ ਜੀ ਅੱਗੇ ਬੇਨਤੀ ਕਰਕੇ ਪੁੱਛ ਪੜਤਾਲ ਕੀਤੀ ਹੈ। ਸਤਿਗੁਰੂ ਅੰਤਰਜਾਮੀ ਸਨ, ਸਾਰੀ ਗੱਲ ਦੱਸ ਦਿੱਤੀ ਹੈ ਵੀ ਉੱਥੋਂ ਆਉਂਦੀ ਅਤੇ ਵਾਪਸ ਜਾਂਦੀ ਹੈ। ਫਿਰ ਕਿਹਾ ਮਹਾਰਾਜ ਵੀ ਇਹ ਸੇਵਾ ਕਰਦੀ ਕਰਦੀ ਹੱਥ ਅਗਾਂਹ ਪਿਛਾਂ ਜਾ ਕਰਦੀ ਹੈ। ਕਹਿਣ ਲੱਗੇ ਵੀ ਆਪਣੇ ਬੱਚੇ ਨੂੰ ਜਦੋਂ ਇੱਧਰ ਆਉਂਦੀ ਹੈ ਉਹ ਪੰਗੂੜੇ ਵਿੱਚ ਪਾ ਆਉਂਦੀ ਹੈ। ਸੇਵਾ ਕਰਦੀ ਕਰਦੀ ਜਦੋਂ ਦੇਖਦੀ ਹੈ ਵੀ ਬੱਚਾ ਰੋ ਰਿਹਾ ਹੈ, ਉਹਨੂੰ ਬੁਲਾਉਣ ਵਾਸਤੇ ਫਿਰ ਪੰਗੂੜੇ ਨੂੰ ਹਲੋਰਾ ਜਿਹਾ ਦੇ ਦਿੰਦੀ ਹੈ, ਝੂਟਾ ਦੇ ਦਿੰਦੀ ਹੈ। ਅਤੇ ਇਹ ਆਤਮਕ ਬਲ ਨਾਲ, ਸ਼ਕਤੀ ਨਾਲ ਹੀ ਸਾਰਾ ਕੁਝ ਇੱਥੋਂ ਅਤੇ ਉੱਥੇ ਹੋ ਰਿਹਾ ਹੈ। ਇਸੇ ਤਰ੍ਹਾਂ ਪਿਛਲੇ ਸਮੇਂ ਵਿੱਚ ਵੀ ਇੱਕ ਇਹੋ ਜਿਹੀ ਬੀਬੀ ਜਾਂ ਸਤਵਾਰੀ ਹੋਈ ਜਿਹਨੇ ਮੇਰਾ ਪਤੀ ਦਿਨ ਚੜ੍ਹਦੇ ਨਾਲ ਮਰ ਜਾਣਾ, ਮਾਂਡਵ ਰਿਖੀ ਨੇ ਸ਼ਰਾਪ ਦੇ ਦਿੱਤਾ ਸੀ, ਉਹਨੇ ਕਹਿ ਦਿੱਤਾ ਫਿਰ ਸੂਰਜ ਹੀ ਨਹੀਂ ਚੜ੍ਹੇਗਾ। ਜੋ 10 ਦਿਨ ਸੂਰਜ ਹੀ ਨਹੀਂ ਚੜ੍ਹਿਆ ਸੀ, ਅਖੀਰੀ ਫਿਰ ਦੇਵਤਿਆਂ ਨੇ ਰਲ ਮਿਲ ਕੇ ਉਹ ਜਲਸਰ ਵਾਲੀ ਬੀਬੀ ਦਾ ਪਤੀ ਜਵਾਇਆ ਅਤੇ ਫਿਰ ਕਿਤੇ ਸੂਰਜ ਚੜ੍ਹ ਸਕਿਆ ਸੀ। ਇਸ ਤਰ੍ਹਾਂ ਜਿਹੜੀ ਕੋਈ ਪਤਵਰ ਧਰਮ ਵਿੱਚ ਇਸਤਰੀ ਕਾਇਮ ਰਹਿੰਦੀ ਉਹਦੇ ਅੰਦਰ ਸਹਿਜੇ ਹੀ ਤਾਕਤ ਆ ਜਾਂਦੀ ਹੈ। ਫਿਰ ਸਾਡਾ ਜਿਹੜਾ ਗੁਰੂ ਕਾ ਸਿੱਖ ਹੈ ਉਹਦੀ ਇਹਨੇ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਹੈ, ਜਿਸ ਕਰਕੇ ਹੋਰ ਬਖਸ਼ਿਸ਼ ਹੋ ਗਈ ਹੈ। ਇਸ ਤਰ੍ਹਾਂ ਇਹਦਾ ਪ੍ਰਸੰਗ ਬੁਲਾਇਆ ਹੈ, ਫਿਰ ਉਹਨੂੰ ਪੀੜਾ ਬਖਸ਼ਿਆ ਹੈ, ਸਿੱਖੀ ਦੇ ਪ੍ਰਚਾਰ ਲਈ ਨੀਯਤ ਕਰ ਦਿੱਤਾ ਵੀ ਕਾਬਲ ਵਾਲੀ ਤੋਂ ਹੀ ਸਿੱਖੀ ਦਾ ਪ੍ਰਚਾਰ ਕਰਿਆ ਕਰੇ, ਸਾਡੇ ਵਾਂਗ ਤੋਂ ਹੀ ਸਾਰਿਆਂ ਨੂੰ ਮੂਲ ਮੰਤਰ ਅਤੇ ਗੁਰਮਤ ਦ੍ਰਿੜਾਇਆ ਕਰ। ਸੋ ਇਸ ਤਰ੍ਹਾਂ ਇਹ ਪ੍ਰਸੰਗ ਆਪਾਂ ਪਿੱਛੇ ਸੁਣਿਆ ਸੀ, ਅੱਜ ਵੀ ਅੱਗੇ ਆਉਂਦਾ ਮਨ ਚਿਤ ਲਾ ਕੇ ਸੁਣੀਏ ਜੀ। ਸ੍ਰੀ ਸਤਿਗੁਰ ਉਪਕਾਰ ਹਿਤ ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਸਵਾਏ ਮਾਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਨੀ ਪਰਪਕਾਰ ਵਾਸਤੇ ਵਾਸਤੇ ਤੀਰਥ ਰਚਿਓ ਵਿਸ਼ਾਲ। ਤੇਰਾ ਬੋਲੀ ਸਾਹਿਬ 84 ਪੌੜੀਆਂ ਵਾਲਾ ਮਹਾਨ ਤੀਰਥ ਹੈ, ਉਹ ਆਪ ਜੀ ਨੇ ਰਚਨਾ ਕੀਤਾ, ਬਣਾਉਣਾ ਕੀਤਾ। ਕਰੀ ਟਹਿਲ ਜਿਨ ਪ੍ਰੇਮ ਧਾਰ, ਇਹਨਾਂ ਨੇ ਉਹ ਮਹਾਨ ਤੀਰਥ ਬੋਲੀ ਸਾਹਿਬ ਦੀ ਪ੍ਰੇਮ ਧਾਰ ਕੇ ਸੇਵਾ ਕੀਤੀ, ਟਹਿਲ ਕੀਤੀ। ਇੱਕ ਤਾਂ ਹੁੰਦੀ ਨਾ ਚਾਕਰੀ, ਜਿਹਨੂੰ ਅਸੀਂ ਨੌਕਰੀ ਕਹਿ ਦਿੰਦੇ ਹਾਂ ਵੀ ਕੋਈ ਲੈ ਦੇ ਕੇ ਕਰਨਾ, ਇੱਕ ਹੁੰਦਾ ਵੀ ਖਾ ਪੀ ਕੇ ਕਰੋ ਅਤੇ ਗੁਰੂ ਘਰ ਦੇ ਵਿੱਚ ਆ ਕੇ ਫਿਰ ਸੇਵਾ ਕਰਨੀ, ਉਹਨੂੰ ਟਹਿਲ ਕਿਹਾ ਜਾਂਦਾ ਹੈ। ਇਹ ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਆਪ ਕਿਰਪਾਲ, ਵੀ ਜਿਹੜੀ ਮੁਫਤ ਸੇਵਾ ਹੈ ਨਾ ਇਹ ਵਾਹਿਗੁਰੂ ਦੇ ਦਰ ਘਰ ਦੀ, ਉਹਨੂੰ ਪ੍ਰਾਪਤ ਹੁੰਦੀ ਜਿਹਦੇ 'ਤੇ ਵਾਹਿਗੁਰੂ ਆਪ ਦਿਆਲੂ ਕਿਰਪਾਲੂ ਹੁੰਦਾ ਹੈ। ਨਹੀਂ ਤਾਂ ਪਹਿਲਾਂ ਕਹਿੰਦੇ ਦਿਓ, ਕਿੰਨੇ ਦਿਓਗੇ ਫੇਰ ਕਰਾਂਗੇ। ਇਹ ਜਿਹੜੀ ਆ ਵਾਹਿਗੁਰੂ ਦੇ ਦਰ ਘਰ ਦੀ ਮਹਿਲ ਦੀ ਸਾਰ ਸੰਗਤ ਦੀ ਸੇਵਾ ਨਿਸ਼ਕਾਮਤਾ ਨਾਲ ਕਰਨੀ, ਉਹ ਜਿਹਦੇ 'ਤੇ ਵਾਹਿਗੁਰੂ ਹੋਵੇ ਦਿਆਲੂ ਕਿਰਪਾਲੂ, ਉਹਦੇ ਮਨ ਵਿੱਚ ਐਸੀ ਭਾਵਨਾ ਆ ਜਾਂਦੀ ਵੀ ਆਪਾਂ ਸੇਵਾ ਕਰਕੇ ਕੁਛ ਲਈਏ, ਜਨਮ ਸੁਧਾਰੀਏ। ਇਸ ਤਰ੍ਹਾਂ ਹੁਣ ਵੀ ਉਹ ਹਰਿਮੰਦਰ ਸਾਹਿਬ ਵਿਖੇ ਅਰਦਾਸ ਹੁੰਦੀ ਹੈ। ਉਹ ਕਈ ਵਾਰੀ ਜਦੋਂ ਕਹਿੰਦੇ ਟਹਿਲੀਆਂ ਜੀ ਕੀ ਅਰਦਾਸ, ਕਈਆਂ ਨੂੰ ਭੁਲੇਖਾ ਪੈਂਦਾ ਵੀ ਟਹਿਲੀਏ ਕੀ ਹੁੰਦੇ ਹੈ। ਜੋ ਅੰਮ੍ਰਿਤਸਰ ਵਿੱਚੋਂ ਪ੍ਰੇਮੀ ਆਉਂਦੇ ਹੈ ਉਹ ਘਰੋਂ ਹੀ ਪ੍ਰਸ਼ਾਦਾ ਪਾਣੀ ਛੱਕ ਕੇ ਆਉਂਦੇ ਹੈ ਅਤੇ ਉੱਥੇ ਕਮੇਟੀ ਕੋਲੋਂ ਕੁਝ ਨਹੀਂ ਉਹ ਲੈਂਦੇ, ਅਤੇ ਉਹ ਮੁਫਤ ਸ਼ਰਧਾ ਨਾਲ ਆ ਕੇ ਸੇਵਾ ਕਰਦੇ ਹੈ। ਇਸ ਤਰ੍ਹਾਂ ਉਹਨਾਂ ਦੀਆਂ ਆਪੋ ਵਿੱਚ ਜੱਥੇ ਜਿਹੇ ਬਣਾਏ ਹੋਏ ਹੈ, ਤਿੰਨ ਤਿੰਨ ਘੰਟਿਆਂ ਪਿੱਛੋਂ ਆਈ ਵੀ ਜਾਂਦੇ ਨੇ, ਜਾਣੀ ਉਹ ਪਰਕਮਾਂ ਦੀ ਹਰ ਸਫਾਈ ਰੱਖਦੇ ਟਹਿਲੀਏ। ਨਹੀਂ ਤਾਂ ਬਾਕੀ ਤਾਂ ਜਿਹੜੇ ਤਨਖਾਹੀ ਉਹ ਤਾਂ ਉੱਥੇ ਡੱਕਾ ਨਹੀਂ ਤੋੜਦੇ, ਉਹ ਤਾਂ ਗਿਣਤੀ ਮਿਣਤੀ ਦਾ ਕੰਮ ਹੈ ਇਹਨਾਂ ਦਾ, ਤਿੰਨ ਘੰਟੇ ਖੜ੍ਹੇ ਬਸ ਉੱਥੇ 10 ਮਿੰਟ ਕਿਤੇ ਹੋ ਜਾਂ ਅੱਖਾਂ ਕੱਢਦੇ ਇੱਕ ਦੂਸਰੇ ਨੂੰ, ਤੂੰ 10 ਮਿੰਟ ਲੇਟ ਕਿਉਂ ਹੋ ਗਿਆ। ਜੇ ਟਹਿਲੀਏ ਉਹਨਾਂ ਦੇ ਕੋਈ ਹੈ ਹੀ ਨਹੀਂ ਹੈ, ਤਿੰਨ ਤਿੰਨ ਘੰਟੇ, ਚਾਰ ਚਾਰ ਘੰਟੇ, 12 ਵਜੇ ਇੱਕ ਆਉਂਦੇ ਟਹਿਲੀਏ, ਅਤੇ ਉਹ ਪਹਿਲਾਂ ਤਾਂ ਸੁਖਮਨੀ ਸਾਹਿਬ ਦਾ ਬੈਠ ਕੇ ਪਾਠ ਕਰਦੇ ਨੇ, ਜਦੋਂ ਦਰਵਾਜ਼ੇ ਬੰਦ ਹੋ ਜਾਂਦੇ ਨੇ ਉਦੋਂ ਬਾਅਦ ਫਿਰ ਦਰਵਾਜ਼ੇ ਖੁੱਲ੍ਹ ਜਾਂਦੇ ਆ, ਫਿਰ ਉਹ ਬਸ ਸਫਾਈ ਲੱਗ ਜਾਂਦੇ, ਦੁੱਧ ਦਹੀਂ ਲੈ ਕੇ, ਫਿਰ ਕੜਾਹ ਪ੍ਰਸ਼ਾਦੀ ਦੇਗ ਹੋ ਜਾਂਦੀ ਹੈ, ਉਹ ਸ਼ਾਮ ਸਿੰਘ ਦੇ ਡੇਰੇ ਤੋਂ ਆ ਜਾਂਦੀ ਹੈ, ਹੁਣ ਵੀ ਆਉਂਦੀ ਹੈ, ਪਹਿਲਾਂ ਤੋਂ ਹੀ ਐਸੇ ਹੀ ਹੈ। ਇਸ ਸਭ ਤੋਂ ਪਹਿਲਾਂ ਕੜਾਹ ਪ੍ਰਸ਼ਾਦੀ ਦੇਵਾ ਵੇਖ ਲਓ, ਮੁਫਤ, ਕੋਈ ਲੈਣਾ ਨਹੀਂ ਦੇਣਾ ਨਹੀਂ ਹੈ, ਉੱਥੋਂ ਆ ਜਾਣੀ ਹੈ, ਆਉਣੀ ਵੀ ਖੁੱਲ੍ਹੀ ਹੈ। ਐਮ ਬੁੱਕ ਭਰ ਭਰ ਕੇ ਉਹ ਦਿੰਦੇ ਆ ਜਿਹੜੇ ਫਿਰ ਉਹ ਟਹਿਲੀਏ ਹੁੰਦੇ ਉਹਨਾਂ ਨੂੰ, ਉਹ ਇਸ ਤਰ੍ਹਾਂ ਕਰ ਕਰਾ ਕੇ ਫਿਰ ਉਹ ਚਲੇ ਜਾਂਦੇ। ਉਦੋਂ ਬਾਅਦ ਫਿਰ ਦੂਜੇ ਟਹਿਲੀਏ ਆ ਜਾਂਦੇ ਆ ਉਹ ਸਫਾਈ ਵਾਲੇ ਬਾਹਰ ਲਈ ਪਰਕਮਾ ਦੀ, ਉਹ ਫਿਰ ਜਿੰਨਾ ਚਿਰ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਰਹਿੰਦਾ ਉਨ੍ਹਾਂ ਚਿਰ ਉਧਰਲੇ ਉਧਰਲੇ ਸਫਾਈ ਕਰੀ ਜਾਂਦੇ ਹੈ। ਅਤੇ ਕੁਝ ਪ੍ਰੇਮੀ ਹੈ ਜਿਹੜੇ ਉਹ ਪਾਲਕੀ ਨਾਲ ਸੇਵਾ ਲੱਗ ਜਾਂਦੇ, ਉਹ ਵੀ ਮੁਕਤੀ ਹੁੰਦੇ। ਕੁਝ ਹੋਰ ਜਿਹੜੇ ਕੋਈ ਅਸੀਂ ਇੱਧਰੋਂ ਉੱਧਰੋਂ ਜਾਂਦੇ ਹਾਂ ਉਹ ਲੱਗ ਲੁੱਗ ਜਾਂਦੇ, ਪਰ ਉਹ ਜ਼ਿਆਦਾ ਕਰਦੇ ਨੇ। ਇਸ ਤਰ੍ਹਾਂ ਹੀ ਉਹ ਚਲੇ ਗਏ ਹੁਕਮਨਾਮਾ ਸੁਣ ਕੇ, ਫਿਰ ਤੀਜੇ ਟਹਿਲੀਏ ਆ ਜਾਂਦੇ, ਜਾਣੀ ਇੱਕ ਗਿਆ 2-3 ਘੰਟਿਆਂ ਬਾਅਦ ਦੂਜੇ ਤੀਜੇ ਆ ਗਏ, ਸਾਰੀ ਦਿਹਾੜੀ ਇਉਂ ਹੀ ਚੱਲੀ ਜਾਂਦਾ। ਆ ਸੋਹਰੇ ਦਾ ਪਾਠ 9:45 ਦੇ ਨੇੜੇ ਤੇੜੇ ਹੋ ਜਾਂਦਾ ਹੈ, ਫਿਰ ਪਾਲਕੀ ਵਾਲੇ ਟਾਲੀਏ ਬਹੁ ਜਿਨ੍ਹਾਂ ਨੇ ਗੁਰੂ ਮਹਾਰਾਜ ਸਰੂਪ ਲੈ ਜਾਣਾ ਉਹ ਆ ਜਾਂਦੇ ਨੇ। ਇਸ ਤਰ੍ਹਾਂ ਜਾਣੀ ਇਸ ਇੱਥੇ ਟਹਿਲ ਸ਼ਬਦ ਆ ਗਿਆ। ਕਈ ਵਾਰੀ ਹੁੰਦਾ ਵੀ ਇਹ ਕੀ ਹੁੰਦੀ ਜੀ ਟਹਿਲ, ਜਿਹੜੀ ਇਹ ਘਰੋਂ ਖਾ ਪੀ ਕੇ ਅਤੇ ਫਿਰ ਗੁਰੂ ਘਰ ਆ ਕੇ ਮੁਫਤ ਸੇਵਾ ਕਰਨੀ। ਇਸ ਤਰ੍ਹਾਂ ਇਹ ਕਰੀ ਟਹਿਲ ਜਿਨ ਪ੍ਰੇਮ ਧਾਰ, ਜਿਹਨਾਂ ਪ੍ਰੇਮ ਧਾਰ ਕੇ ਕਾਮਨਾ ਤੋਂ ਰਹਿਤ ਹੋ ਕੇ ਮੁਕਤ ਸੇਵਾ ਕੀਤੀ ਸੇ ਸਭ ਕਰੇ ਨਿਹਾਲ। ਉਹ ਸਾਰੇ ਦੇ ਸਾਰੇ ਗੁਰੂ ਅਮਰਦਾਸ ਸਾਹਿਬ ਜੀ ਨੇ ਨਜ਼ਰੀ ਨਜ਼ਰ ਨਿਹਾਲ ਕਰ ਦਿੱਤੇ। ਨਿਹਾਲ ਹਾਲ ਨੂੰ ਦੁਖਦਾ ਹੁੰਦਾ ਹੈ, ਨੀਂਹ ਦਾ ਅਰਥ ਹੈ ਰਹਿਤ। ਇਸ ਤਰ੍ਹਾਂ ਉਹ ਨਿਹਾਲ ਸ਼ਬਦ ਨੂੰ ਸੁਲੇਖਾ ਅਲੰਕਾਰ ਰੂਪ ਵਿੱਚ ਮੰਨ ਕੇ ਮੇਰੇ ਦੋ ਅਰਥ ਜਗ ਜਾਂਦੇ। ਇੱਕ ਤਾਂ ਹੈ ਨਜ਼ਰੀ ਨਜ਼ਰ ਨਿਹਾਲ, ਇੱਕ ਅਰਥ ਹੈ ਨਿਹਾਲ ਦੁੱਖ ਤੋਂ ਰਹਿਤ। ਇਸ ਤਰ੍ਹਾਂ ਦੁੱਖਾਂ ਤੋਂ ਰਹਿਤ ਕਰਕੇ ਸਤਿਗੁਰੂ ਨੇ ਨਿਹਾਲ ਕਰ ਦਿੱਤੇ। ਚੌਪਈ ਸਤਿਗੁਰ ਪਾਰ ਮੁਕਤ ਕੋ ਦੁਆਰਾ। ਆ ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਕਥਾ ਸੁਣਨ ਵਾਲੇ ਸਰੋਤਿਓ, ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਇਹ ਦਰਵਾਜ਼ਾ ਹੈ, ਤਾਂ ਮਾਨੋ ਮੁਕਤੀ ਦਾ ਦਰਬਾਰਾ ਦੁਆਰ ਹੈ। ਧਾਰ ਪ੍ਰਤੀਤ ਇਮ ਠਾਨਤ ਕਾਰਾ। ਜਿੰਨੇ ਗੁਰੂ ਕੇ ਸਿੱਖ ਸੇਵਕ ਇਸ ਤਰ੍ਹਾਂ ਦਾ ਕਹਿੰਦੇ, ਯਕੀਨ ਧਾਰ ਕੇ ਪ੍ਰਤੀਤ ਜਗੁਰ ਭਰੋਸਾ, ਯਕੀਨ ਧਾਰ ਕੇ ਕਾਰ ਕਰਦੇ ਵੀ ਅਸੀਂ ਮੁਕਤ ਹੋ ਜਾਵਾਂਗੇ। ਰਾਖਿਓ ਖੋਲ ਮੁਕਤ ਭੰਡਾਰੂ। ਇਹਦਰ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਜਿਹੜਾ ਮੁਕਤੀ ਦਾ ਭੰਡਾਰਾ ਹੈ ਉਹ ਖੋਲ ਰੱਖੇ, ਜਿਵੇਂ ਕਿਸੇ ਨੇ ਕੋਈ ਦੁਕਾਨ ਖੋਲ ਰੱਖੀ ਹੋਵੇ ਵੀ ਜਿੰਨਾ ਮਰਜ਼ੀ ਲਓ ਹੀਰੇ ਰਤਨ ਜਵਾਹਰ ਮਾਣਕ ਮੋਤੀ ਪਰਵਾਲ ਮੂੰਗੇ। ਇਸ ਤਰ੍ਹਾਂ ਸਤਿਗੁਰੂ ਨੇ ਚਾਰ ਤਰ੍ਹਾਂ ਦੀਆਂ ਜਿਹੜੀਆਂ ਮੁਕਤੀਆਂ ਦਾ ਖਜ਼ਾਨਾ ਭੰਡਾਰਾ ਹੀ ਖੋਲ ਰੱਖਿਆ ਹੋਇਆ ਵੀ ਜਿਹੜਾ ਭਾਈ ਲੈਣਾ ਚਾਹੁੰਦਾ ਬੋਲੀ ਦੀ ਸੇਵਾ ਕਰਕੇ ਇੱਥੋਂ ਲੈ ਲਓ। ਜਿਉਂ ਜਿਉਂ ਬਖਸ਼ਤ ਹੋਤ ਉਧਾਰੂ। ਹਾਂ, ਜਿਵੇਂ ਜਿਵੇਂ ਕੋਈ ਸੇਵਾ ਕਰਦਾ ਹੈ ਨਿਸ਼ਕਾਮਤਾ ਨਾਲ ਟਹਿਰ ਰੂਪ ਦੇ ਵਿੱਚ, ਉਵੇਂ ਉਵੇਂ ਸਤਿਗੁਰੂ ਵੱਲੋਂ ਉਧਾਰ ਬਖਸ਼ਿਸ਼ ਹੁੰਦੀ ਹੈ, ਬਹੁਤੀ ਬਖਸ਼ਿਸ਼ ਹੁੰਦੀ ਹੈ, ਖੁੱਲ੍ਹਦਿਲੀ ਨਾਲ ਬਖਸ਼ਿਸ਼ ਹੁੰਦੀ ਹੈ। ਉਧਾਰ ਕੋ ਸਕੀ ਦਾਤਾ ਕੋ, ਉਧਾਰ ਨਾ ਸੇਸ਼ ਦਾ ਹੁੰਦਾ, ਬੜੀ ਸੇਸ਼ ਜਿਹੜੀ ਬਖਸ਼ਿਸ਼ ਹੁੰਦੀ ਹੈ ਸਖੀਪਣੇ ਵਿੱਚ ਸਤਿਗੁਰੂ ਵੱਲੋਂ ਬਖਸ਼ਿਸ਼ ਹੁੰਦੀ ਹੈ, ਖੁੱਲ੍ਹਦਿਲੀ ਨਾਲ ਬਖਸ਼ਿਸ਼ ਹੁੰਦੀ ਹੈ। ਸ੍ਰੀ ਗੁਰ ਅਮਰ ਕੇ ਦੇਵ ਧਰੋਵਰ। ਹਾਂ, ਕਵੀ ਜੀ ਕਹਿੰਦੇ ਹੈ ਵੀ ਗੁਰੂ ਅਮਰਦਾਸ ਸਾਹਿਬ ਜੀ ਹਨ ਅਸਵਾ ਕੇ ਕਹਿੰਦੇ, ਕਲਪ ਬਿਰਸ਼ਾਨ ਦੇਵਤਿਆਂ ਦਾ ਬਿਰਸ਼ ਕਰੋਵਰ, ਜੋ ਸੁਰਗ ਦੇ ਵਿੱਚ ਲੱਗਿਆ ਹੋਇਆ ਮੰਨਿਆ ਜਾਂਦਾ। ਕਾਮ ਤਿੰਨ ਗਊ ਚਿੰਤਾ ਮਣੀ ਤੇ ਕਲਪ ਬਿਰਸ਼, ਤਿੰਨੇ ਸਵਰਗ ਵਿੱਚ ਹਨ। ਇੱਥੇ ਕਲਪ ਬਿਰਸ਼ ਦਾ ਦੇਵ ਗੁਰੂ ਅਮਰਦਾਸ ਸਾਹਿਬ ਜੀ ਇਹ ਮਾਤਰੋ ਕਿ ਉਹ ਸਵਰਗ ਦੇ ਵਿੱਚ ਦੇਵਤਿਆਂ ਦਾ ਬਿਰਸ਼ ਕਲਪ ਬਿਰਸ਼ ਹੀ ਹਨ। ਵੱਡ ਪ੍ਰਤਾਪ ਵਿਸਤਾਰ ਬਰੋਬਰ। ਹਾਂ, ਇਸ ਤਰ੍ਹਾਂ ਜਿਵੇਂ ਬਿਰਸ਼ ਦਾ ਬੜਾ ਵਿਸਥਾਰ ਹੁੰਦਾ ਹੈ, ਇੱਧਰ ਸਤਿਗੁਰੂ ਦਾ ਕਹਿੰਦੇ ਜਿਹੜਾ ਬਹੁਤ ਵੱਡਾ ਪ੍ਰਤਾਪ ਹੈ ਇਹੀ ਬਿਰਸ਼ ਦੇ ਬਰਾਬਰ ਸਾਰ ਦੇ ਬਰਾਬਰ ਹੈ। ਆਲ ਬਾਲ ਸਤ ਸੰਗਤ ਸੋ ਹੈ। ਕਲ ਬਿਰਸ਼ ਦੇ ਇਰਦ ਗਿਰਦ ਉਹ ਖਾਲੀ ਜੀ ਹੁੰਦੀ ਹੈ, ਜਿਵੇਂ ਜਿੱਥੇ ਖਾਲੀ ਵਿੱਚ ਪਾਣੀ ਪਾਈ ਦਾ ਉਹਨੂੰ ਦੌਰ ਵੀ ਕਹਿ ਦਿੰਦੇ, ਆਲ ਬਾਲ ਵੀ ਕਹਿ ਦਿੰਦੇ ਹਨ। ਇਸ ਤਰ੍ਹਾਂ ਇਰਦ ਗਿਰਦ ਜੇ ਕਹਿੰਦੇ ਜੇ ਸਤਸੰਗਤ ਹੈ, ਇਹ ਮਾਨੋ ਕਲ ਬਿਰਸ਼ ਜੋ ਸਤਿਗੁਰੂ ਹੈ ਉਹ ਸਤਸੰਗਤ ਸੋ ਰਹੀ ਹੈ। ਸਤਸੰਗਤ ਹੀ ਇਹ ਖਾਲੀ ਹੈ ਜਿਹਦੇ ਵਿੱਚ ਪ੍ਰੇਮ ਰੂਪੀ ਜਲ ਪਿਆਇਆ ਜਾਂਦਾ ਹੈ। ਸਭ ਗੁਣ ਗਨ ਦਲ ਸੰਕੁਲ ਸੋ ਹੈ। ਹਾਂ, ਜਿਹੜੇ ਚੰਗੇ ਦੈਵੀ ਗੁਣ ਹਨ ਇਹ ਗੁਰੂ ਅਮਰਦਾਸ ਰੂਪ ਕਲਪ ਬਿਰਸ਼ ਦੇ ਪੱਤਰੇ ਸੋ ਰਹੇ ਹੈ, ਤੇ ਕਰੁਣਾ ਮੁਰਤਾ ਮੈਤਰੀ ਆਦਿਕ ਇਹ ਜਿਹੜੀਆਂ ਹਨ ਇਹ ਸ਼ੰਕਰ ਕੀ ਕਰੁੰਬਲਾਂ ਸੋ ਰਹੀਆਂ ਹਨ। ਵਿਸ਼ਿਆਂ ਤੇ ਵਿਰਾਗ ਜਿਸ ਛਾਇਆ। ਆ ਇਸ ਤਰ੍ਹਾਂ ਜਿਹੜਾ ਵਿਸ਼ਿਆਂ ਵੱਲੋਂ ਹਮੇਸ਼ਾ ਉਪਰਾਮ ਰਹਿਣਾ ਹੈ ਇਹੀ ਮਾਨੋ ਗੁਰੂ ਅਮਰਦਾਸ ਰੂਪ ਕਲ ਬਿਰਸ਼ ਦੀ ਸੰਘਣੀ ਛਾਇਆ ਠੰਡੀ ਛਾਇਆ ਹੈ। ਬ੍ਰਹਮ ਗਿਆਨੀ ਦੇਵਨ ਕੋ ਪਾਇਆ। ਕਲ ਬਿਰਸ਼ ਕਹਿੰਦੇ ਦੇਵਤਿਆਂ ਨੂੰ ਪਾਉਂਦਾ ਚੰਗਾ ਲੱਗਦਾ, ਇੱਧਰ ਜਿਹੜੇ ਗੁਰੂ ਘਰ ਦੇ ਪਾਰੋ ਵਰਗੇ ਮਹਾਨ ਬ੍ਰਹਮ ਗਿਆਨੀ ਹੈ ਉਹ ਦੇਵਤਿਆਂ ਵਰਗੇ ਹੈ, ਬ੍ਰਹਮ ਗਿਆਨੀ ਰੂਪ ਦੇ ਵਿਦਿਆ ਨੂੰ ਗੁਰੂ ਅਮਰਦਾਸ ਰੂਪ ਜਿਹੜਾ ਕਲਪ ਵਿਰਸ਼ ਚੰਗਾ ਲੱਗ ਰਿਹਾ ਹੈ। ਸ੍ਰੀ ਸਤਿਗੁਰ ਪਗ ਪੰਕਜ ਸੇਵਾ। ਹਾਂ, ਜੋ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਦੀ ਸੇਵਾ ਹੈ। ਇਹੀ ਬੀਜ ਉਪਜਨ ਸੁਭ ਭੇਵਾ। ਕਹਿੰਦੇ ਚੰਗੇ ਭੇਜ ਦੀ ਗੱਲ ਹੈ, ਜਿਵੇਂ ਬੀਜ ਧਰਤੀ ਵਿੱਚ ਪੈਦਾ ਹੁੰਦਾ ਹੈ, ਜੋ ਇਹ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਕਮਲਾਂ ਦੀ ਸੇਵਾ ਇਹ ਇੱਕ ਬੀਜ ਹੈ, ਅਤੇ ਗੁਰਸਿੱਖਾਂ ਦੇ ਜਿਹੜੇ ਕੋਈ ਹਿਰਦੇ ਇਹ ਧਰਤੀ ਵਾਂਗ, ਜਿਹੜਾ ਕੋਈ ਸੇਵਾ ਕਰਦਾ ਉਹਦੇ ਹਿਰਦੇ ਵਿੱਚ ਇਹ ਜਿਹੜਾ ਬੀਜ ਪੈਦਾ ਹੋ ਜਾਂਦਾ ਹੈ। ਭਾਵ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੀ ਇਹਨੂੰ ਸੇਵਾ ਹਾਸਲ ਹੋ ਜਾਂਦੀ ਹੈ। ਭਗਤੀ ਤੁਚਾ ਕਰਤ ਦ੍ਰਿੜ ਰਾਖਾ। ਜਿਹੜੀ ਭਗਤੀ ਹੈ ਨਾ, ਇਹ ਤੁਚਾ ਉੱਪਰਲੀ ਛਿੱਲ ਹੈ, ਜੋ ਇਸ ਨੂੰ ਕਲਪ ਵਿਰਸ਼ ਨੂੰ ਕਹਿੰਦੇ ਦ੍ਰਿੜ ਕਰਕੇ ਮਜ਼ਬੂਤ ਕਰਕੇ ਰੱਖਦੀ ਹੈ। ਜਹ ਕਹਿ ਸਿੱਖੀ ਦੀਰਘ ਸਾਖਾ। ਹਾਂ, ਜਿੱਥੇ ਕਿੱਥੇ ਸਿੱਖੀ ਫੈਲੀ ਹੋਈ ਹੈ, ਇਹ ਮਾਨੋ ਇਹ ਕਲਪ ਵਿਰਸ਼ ਦੀਆਂ ਲੰਮੀਆਂ ਟਾਹਣੀਆਂ ਹਨ, ਬਹੁਤ ਦੂਰ ਤੱਕ ਫੈਲੀਆਂ ਹੋਈਆਂ ਟਾਹਣੀਆਂ ਹਨ। ਸੱਤਾ ਸੱਤ ਵਿਵੇਕ ਸੁਭ ਸੁਮਨਸ। ਇਸ ਤਰ੍ਹਾਂ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਸੱਤਾ ਸੱਤ, ਸੱਤ ਕੀ ਹੈ ਅਸੱਤ ਕੀ ਹੈ, ਸਭ ਵਿਚਾਰ ਵਟਾਂਦਰਾ ਹੋ ਰਿਹਾ ਹੈ। ਇਹ ਵੀ ਮੇਰੇ ਚੰਗੇ ਕਹਿੰਦੇ ਜਿਹੜੇ ਫੁੱਲ ਹਨ ਉਹ ਲੱਗੇ ਸੋਹਦੇ ਹਨ। ਚਾਹਤ ਰਹਿਤ ਭਗਤ ਗਨ ਸੁਮ ਗਨ ਸੁਮਨਸ। ਜਿਹੜੇ ਕੋਈ ਸੁਮਨਸ ਚੰਗੇ ਮਨ ਵਾਲੇ ਸਮੂਹ ਭਗਤ ਹਨ, ਗਨ ਭਗਤ ਬਹੁਤੇ ਭਗਤ ਹਨ, ਇਹ ਕਹਿੰਦੇ ਸਤ ਸਤ ਵਿਚਾਰ ਰੂਪ ਜਿਹੜੇ ਚੰਗੇ ਫੁੱਲ ਉਹਨਾਂ ਨੂੰ ਚਾਹੁੰਦੇ ਰਹਿੰਦੇ ਹੈ। ਗੁਰੂ ਅਮਰਦਾਸ ਸਾਹਿਬ ਜੀ ਜੋ ਵਿਰਸ਼ ਹਨ, ਉਹਨਾਂ ਪਾਸੋਂ ਇਹ ਚੰਗੇ ਗੁਣ ਰੂਪੀ ਸਾਨੂੰ ਇਹ ਫੁੱਲ ਪ੍ਰਾਪਤ ਹੋ ਜਾਣ। ਜਾਚਕ ਸਿੱਖਿਆ ਅਨੇਕ ਜੇ ਆਵਤ। ਜਿਹੜੇ ਗੁਰੂ ਕੇ ਅਨੇਕਾਂ ਸਿੱਖ ਮੰਗਤਿਆਂ ਵਾਂਗ ਆਉਂਦੇ। ਮਨੋ ਕਾਮਨਾ ਤਤ ਛਿੰਨ ਪਾਵਤ। ਗੁਰੂ ਅਮਰਦਾਸ ਸਾਹਿਬ ਜੀ ਕਲਪ ਵਿਰਸ਼ ਰੂਪ ਹਨ, ਉਹਨਾਂ ਦੇ ਕੋਲ ਆਪਣੀਆਂ ਮਨ ਦੀਆਂ ਕਾਮਨਾ ਬੜੀ ਛੇਤੀ ਪਾ ਲੈਂਦੇ। ਜਿਵੇਂ ਕਲਪ ਵਿਰਸ਼ ਦੇ ਕੋਈ ਕੋਲ ਆ ਜਾਏ, ਹੇਠਾਂ ਬੈਠ ਜਾਏ, ਜੋ ਮਨ ਵਿੱਚ ਫਿਰ ਕਲਪਨਾ ਕਰੇਗਾ ਹੋਰ ਹੀ ਉਹ ਦੇ ਦਿੰਦਾ ਹੈ। ਜਿਵੇਂ ਚਿੰਤਾਮਣੀ ਵੀ ਐਸੀ ਹੈ, ਉਹਦਾ ਵੀ ਮਨ ਦੀ ਚਿਤਮਨੀ ਪੂਰੀ ਕਰਦੀ ਹੈ। ਜਿਵੇਂ ਕੋਈ ਜ਼ਿਮੀਂਦਾਰ ਕਹਿੰਦੇ ਉਹ ਕਿੱਕਰ ਦੇ ਦਰਖਤ ਹੇਠ ਬੈਠਾ ਹੋਇਆ ਸੀ, ਇਹ ਵਾਹਿਗੁਰੂ ਦੀ ਕਹਿੰਦੇ ਮੌਜ ਹੈ, ਉੱਥੇ ਉਹਨੂੰ ਉੱਥੇ ਚਿੰਤਾਮਣੀ ਜੀ ਹਾਸਲ ਹੋ ਗਈ, ਅਤੇ ਹੱਥ ਜੇ ਫੜ ਕੇ ਅਤੇ ਆਰਾਮ ਜਿਹਾ ਕਰਨ ਲੱਗਾ। ਕਹਿੰਦਾ ਵੀ ਜੇ ਕਿੱਥੇ ਸੋਹਣਾ ਇੱਥੇ ਬਾਗ ਬਗੀਚਾ ਹੋਵੇ ਤਾਂ ਫਿਰ ਇੱਥੇ ਆਰਾਮ ਕਰਨ ਦਾ ਮੌਜ। ਉਹ ਚਿੰਤਾਮਣੀ ਸੀ ਹੱਥ ਵਿੱਚ, ਅਤੇ ਝੱਟ ਹੀ ਉੱਥੇ ਬਾਗ ਬਗੀਚਾ ਲੱਗ ਗਿਆ। ਫਿਰ ਕਹਿੰਦਾ ਵੀ ਚਲੋ ਬਾਗ ਬਗੀਚਾ ਤਾਂ ਲੱਗ ਗਿਆ ਹੈ, ਨਾਲ ਇੱਥੇ ਬੋਲੀ ਬੋਲੀ ਵੀ ਵਧੀਆ, ਪਾਣੀ ਦਾ ਵੀ ਪ੍ਰਬੰਧ ਹੁੰਦਾ, ਹੋਰ ਇੱਧਰ ਉੱਧਰ ਪਾਰਕਾਂ ਬਾਗ ਬਗੀਚਾ ਵੀ ਹੁੰਦਾ ਚੰਗਾ, ਉਹੀ ਝੱਟ ਹੀ ਹੋ ਗਿਆ ਹੈ। ਇਸ ਤਰ੍ਹਾਂ ਜਾਣੀ ਉਹ ਸਾਰੇ ਪ੍ਰਬੰਧ ਫਿਰ ਇਹ ਹੋ ਗਿਆ ਵੀ ਇੱਥੇ ਹੁਣ ਬਾਗ ਬਗੀਚੇ ਚੰਗੀਆਂ ਮਹਿਲ ਮਾੜੀਆਂ ਕੋਠੀਆਂ ਕਾਠੀਆਂ ਹੋਣ, ਫਿਰ ਹੈ ਗੱਲ ਉਹੀ ਝੱਟ ਹੋ ਗਿਆ, ਕਿਉਂਕਿ ਉਹ ਚਿੰਤਾਮਣੀ ਮਨ ਵਿੱਚ ਸੀ, ਉਹ ਹੱਥ ਵਿੱਚ ਸੀ। ਕਹਿੰਦਾ ਵੀ ਅੱਜ ਤਾਂ ਬੜਾ ਰੱਬ ਤੁੱਠਾ ਹੈ, ਮਾੜਾ ਜਿਹਾ ਚਿੱਤ ਵਧੇ ਹੈ, ਝੱਟ ਹੀ ਕੁਛ ਹੁੰਦਾ ਹੈ, ਅੱਜ ਤਾਂ ਰੱਬ ਵੀ ਛੱਤ ਪਾੜ ਕੇ ਦੇ ਰਿਹਾ ਹੈ। ਇਉਂ ਕਰ ਹੀ ਰਿਹਾ ਸੀ, ਇੰਨੇ ਨੂੰ ਇੱਕ ਕਾਂ ਜਿਹਾ ਆਇਆ ਉੱਥੇ, ਅਤੇ ਕਾਂ ਦਾ ਸੁਭਾਅ ਹੈ ਵੀ ਜਿੱਧਰੋਂ ਹਟਾਈ ਉਹ ਉੱਧਰ ਨੂੰ ਕਰਦਾ ਪੂਰਾ, ਜਿਹੜਾ ਇਹ ਚੜਾਉਂਦਾ ਮਨੁੱਖ ਨੂੰ। ਅਤੇ ਉਹ ਇਹਨੂੰ ਕਹਿੰਦਾ ਵੀ ਇਹ ਮੇਰੇ ਬਾਗ 'ਚ ਨਾ ਤੂੰ ਵੀ ਇਹ ਗੰਦ ਮੰਦ ਫੁੱਲਾਂ ਨਹੀਂ ਉੱਡ ਜਾਏ, ਇੱਥੇ ਨਾ ਕਾਂ ਕਾਂ ਕਰ, ਰੱਬ ਤੁੱਠਾ ਮੇਰੇ 'ਤੇ ਬਣਿਆ ਅਤੇ ਤੂੰ ਇੱਥੇ ਆ ਕੇ ਪਤਾ ਨਹੀਂ ਕਿੱਥੋਂ ਤੂੰ ਆਇਆ ਹੋਏਗਾ, ਗੰਦ ਖਿਲਾ ਰਹੇਗਾ, ਜਾ ਉੱਡ ਜਾ। ਅਤੇ ਉਹ ਹੱਥ ਉੱਥ ਜੇ ਮਾਰੇ ਹਿੱਲੇ ਨਾ, ਉਹ ਐਂ ਕਿਤੇ ਮੂੰਹ ਇੱਧਰ ਨੂੰ ਕਿਤੇ ਉੱਧਰ ਨੂੰ ਕਰੇ, ਉਹਨੂੰ ਦਿਖਾਵੇ ਚਲਾ ਕੇ ਜੇ ਵੀ ਮੈਂ ਨਹੀਂ ਜਾਂਦਾ। ਉਹ ਫਿਰ ਜਿਹੜੀ ਹੱਥ ਵਿੱਚ ਬਣੀ ਜੀ ਸੀ ਨਾ, ਉਹ ਫਿਰ ਚਲਾਈ ਉਹਦੇ ਬੰਨੀ, ਉਹ ਬਸ ਹੱਥੋਂ ਬਣੀ ਗਈ ਅਤੇ ਬਸ ਸਭ ਕੁਝ ਸਮਾਪਤੀ। ਉੱਥੇ ਇੱਕ ਕਰਦੇ ਦਰਖਤ ਹੇਠ ਬੈਠਾ ਆਪਣੇ ਨੂੰ ਦੇਖਣ ਲੱਗਿਆ, ਕਹਿੰਦਾ ਆ ਕੀ ਹੋ ਗਿਆ, ਕਿਉਂਕਿ ਉਹ ਚਿੰਤਾ ਮਣੀ ਸੀ, ਇਸ ਕਰਕੇ ਮਨ ਦੀਆਂ ਚਿਤਵਨੀਆਂ ਪੂਰੀਆਂ ਹੋਈ ਜਾਂਦੀਆਂ ਸੀ। ਜਦੋਂ ਉਹ ਗਈ ਤੇ ਗਿਆ ਸਭ ਕੁਛ। ਇਸ ਤਰ੍ਹਾਂ ਜਿਹੜੀ ਇਹ ਭਗਤੀ ਹੈ, ਇਹ ਵੀ ਕਹਿੰਦੇ ਚਿੰਤਾ ਮਣੀ ਵਰਗੀ ਹੈ, ਜਿਹਦੇ ਕੋਲ ਆ ਜਾਂਦੀਆਂ ਉਹਦੀਆਂ ਮਨ ਦੀਆਂ ਚਿਤਵਨੀਆਂ ਪੂਰੀਆਂ ਹੋਈਆਂ, ਭਗਤੀ ਚਲੀ ਜਾਏ ਫਿਰ ਹੋਈ। ਕਿੱਕਰ ਦੇ ਦਰਖਤ ਵਾਂਗੂ ਬਸ ਕੰਡਿਆਂ ਵਿੱਚ ਬੈਠਾ ਹੁੰਦਾ, ਆਓ ਇਹ ਜੇ ਜਾਣੀ ਨਾ ਉਹਦੀ ਕੁਛ ਉੱਥੇ ਸ਼ਾਂਤੀ ਨਾ ਸੰਘਣੀ ਛਾਂ, ਸੁੱਖ ਕੋਈ ਸਹੂਲਤ ਉਹੋ ਜਿਹਾ ਹੀ ਹੁੰਦਾ। ਜਿਹੜਾ ਭਗਤੀ ਕਰਦਾ ਉਹਨੂੰ ਸਮਝ ਲਓ ਚਿੰਤਾਮਣੀ ਲੱਭ ਜਾਂਦੀ ਹੈ, ਫਿਰ ਮਨ ਦੀਆਂ ਚਿਤਵਨੀਆਂ ਉਹ ਪੂਰੀ ਕਰਨ ਲੱਗ ਜਾਂਦੀ ਹੈ। ਇੱਥੇ ਫਰਮਾ ਰਹੇ ਹਨ, ਫਿਰ ਪੜੋ ਪੰਗਤੀ। ਮਨੋ ਕਾਮਨਾ ਤਤ ਛਿੰਨ ਪਾਵਤ। ਜਿਹੜਾ ਵੀ ਗੁਰੂ ਅਮਰਦਾਸ ਨੂੰ ਕਲ ਬਿਰਸ਼ ਕੋਲ ਆ ਜਾਂਦਾ, ਮਨ ਦੀਆਂ ਛਤੀਆਂ ਬੜੀ ਛੇਤੀ ਪਾ ਲੈਂਦਾ ਹੈ। ਜਿਨਕੇ ਵੱਡੇ ਭਾਗ ਜਗ ਜਾਗੇ। ਕਹਿੰਦੇ ਜਿੰਨਾ ਗੁਰਸਿੱਖਾਂ ਦੇ ਸੰਸਾਰ ਦੇ ਵਿੱਚ ਬਹੁਤ ਵੱਡੇ ਭਾਗ ਜਾਗ ਪਏ ਹਨ। ਸੋ ਗੁਰ ਸੁਰ ਤਰਵਰ ਅਨੁਰਾਗੇ। ਜੋ ਗੁਰੂ ਮਹਾਰਾਜ ਜੀ ਦੇ ਦੇਵਤਿਆਂ ਦਾ ਬਿਰਸ਼ ਕੌਣ ਕਲ ਬਿਰਸ਼ ਹੈ, ਉਹ ਗੁਰੂ ਅਮਰਦਾਸ ਰੂਪ ਕਿਰਪ ਬਿਰਸ਼ ਦੀ ਸੇਵਾ ਕਰਨ ਦੇ ਪ੍ਰੇਮੀ ਹੋ ਗਏ ਹੈ, ਪ੍ਰੇਮ ਨਾਲ ਸੇਵਾ ਕਰਨ ਲੱਗ ਪਏ ਗੁਰੂ ਰੂਪ ਕਲ ਬਿਰਸ਼ ਦੀ। ਕੋਸ਼ ਅਤੋਟ ਦੇਤ ਨਿਤ ਰਹਿ। ਗੁਰੂ ਅਮਰਦਾਸ ਸਾਹਿਬ ਜੀ ਅਤੁੱਟ ਹੀ ਜਿਹੜਾ ਕੋਸ਼ ਕੀ ਹੈ ਖਜ਼ਾਨਾ ਹੈ, ਸੇਵਾ ਕਰਨ ਵਾਲਿਆਂ ਨੂੰ ਦਿੰਦੇ ਰਹਿੰਦੇ ਹਨ। ਦੋਨੋਂ ਹੱਥਨ ਬਾਂਡਤ ਹੈ। ਜਿਹੜਾ ਖਜ਼ਾਨਾ ਹੈ ਇੱਕ ਹੱਥ ਨਾਲ ਨਹੀਂ, ਦੋਨਾਂ ਹੱਥਾਂ ਨਾਲ ਹੀ। ਜਿਵੇਂ ਦੋਨਾਂ ਹੱਥਾਂ ਨਾਲ ਅਸੀਂ ਬੁੱਕ ਭਰ ਕੇ ਦਈਏ ਤੇ ਜ਼ਿਆਦਾ ਹੁੰਦਾ ਹੈ, ਇੱਕ ਨਾਲ ਦਈਏ ਤੇ ਥੋੜਾ ਜਿਹਾ ਹੁੰਦਾ ਹੈ। ਦੋਨਾਂ ਹੱਥਾਂ ਨਾਲ ਬੁੱਕ ਭਰ ਭਰ ਕੇ ਖੁੱਲੇ ਦਈ ਜਾਂਦੇ ਹਨ ਖਜ਼ਾਨਾ। ਜਗਤ ਵਿਦਤ ਅਜਮਤ ਕੇ ਦਾਤਾ। ਸੰਸਾਰ ਦੇ ਵਿੱਚ ਪ੍ਰਗਟ ਹਨ ਵੀ ਗੁਰੂ ਅਮਰਦਾਸ ਸਾਹਿਬ ਬੜੇ ਸ਼ਕਤੀਆਂ ਦੇ ਦੇਣ ਵਾਲੇ ਦਾਤਾ ਹਨ। ਭੁਗਤ ਮੁਕਤ ਲੈ ਜਿਨ੍ਹਾਂ ਪਛਾਤਾ। ਜਿਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਛਾਣ ਲਿਆ ਹੈ, ਉਹਨਾਂ ਨੇ ਮੁਕਤ ਭਗਤ ਪਦਾਰਥ ਵੀ ਲੈ ਲਏ ਹਨ ਤੇ ਮੁਕਤੀ ਵੀ ਲੈ ਲਈ ਹੈ। ਅਦਕ ਕਿਰਪਾਲ ਨਾ ਦੁੱਖ ਦਿਖ ਸਕਈ। ਗੁਰੂ ਮਹਾਰਾਜ ਬੜੇ ਦਿਆਲੂ ਕਿਰਪਾਲੂ ਹੈ, ਕਿਸੇ ਦਾ ਦੁੱਖ ਬਿਲਕੁਲ ਦੇਖ ਹੀ ਨਹੀਂ ਸਕਦੇ ਹਨ। ਸੰਸੈ ਨਾਸੈ ਜਿਸ ਦਿਸ ਤੱਕਈ। ਜਿਹਦੀ ਤਰਫ ਮੇਹਰ ਦੀ ਨਿਗਾਹ ਨਾਲ ਤੱਕਦੇ ਉਹਦੇ ਦੁੱਖ ਵੀ ਸੰਸੈ ਵੀ ਨਾਸ ਕਰ ਦਿੰਦੇ ਹਨ। ਕੌਣ ਕੌਣ ਗੁਣ ਵਰਣਨ ਕਰਾ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਗੁਰੂ ਅਮਰਦਾਸ ਸਾਹਿਬ ਜੀ ਦੇ ਕਿਹੜੇ ਕਿਹੜੇ ਗੁਣ ਮੈਂ ਕਥਨ ਕਰਾਂ। ਸੁਜਸ ਵਿਸਾਲ ਬੁੱਧ ਲਗ ਧਾਰਾ। ਸਤਿਗੁਰੂ ਦਾ ਸ੍ਰੇਸ਼ਟ ਜਸ ਬਹੁਤਾ ਹੈ, ਮੈਂ ਆਪਣੀ ਜਿਹੜੀ ਬੁੱਧੀ ਹੈ ਉਹ ਤੁਸ਼ ਜੀ ਧਾਰਨ ਕਰ ਰਿਹਾ ਹਾਂ, ਥੋੜੀ ਬੁੱਧੀ। ਬਨ ਹੈ ਬੰਦਨਾ ਪਦ ਅਰਬਿੰਦਾ। ਇਸ ਕਰਕੇ ਐਸੇ ਗੁਰੂ ਅਮਰਦਾਸ ਸਾਹਿਬ ਜੀ ਦੇ ਤਾਂ ਚਰਣਾ ਕਮਲਾਂ ਤੇ ਨਮਸਕਾਰ ਕਰਨੀ ਹੀ ਬਣਦੀ ਹੈ। ਬੰਸ ਪ੍ਰਕਾਸ਼ਕ ਚੰਦ ਮਨਿੰਦਾ। ਆ ਜਿਹੜੀ ਭਲਿਆਂ ਦੀ ਅੰਸ ਵੰਸ ਹੈ, ਉਹਨੂੰ ਪੂਰਨਵਾਸੀ ਦੇ ਚੰਦਰਮਾ ਵਾਂਗ ਆਪ ਜੀ ਪ੍ਰਕਾਸ਼ਕ ਹਨ, ਪ੍ਰਗਟ ਕਰਨ ਵਾਲੇ ਹਨ। ਧਾਰ ਪ੍ਰਤੀਤ ਜੇ ਕਾਰ ਕਮਾਵੈ। ਜਿਹੜਾ ਵੀ ਕਹਿੰਦੇ ਪ੍ਰੀ ਪ੍ਰਤੀ ਯਕੀਨ ਧਾਰ ਕੇ ਭਰੋਸਾ ਧਾਰ ਕੇ ਕੌਲੀ ਸਾਹਿਬ ਦੀ ਕਾਰ ਕਮਾਉਂਦਾ ਹੈ। ਭੁਗਤ ਰੂਹ ਮੁਕਤ ਮਜੂਰੀ ਪਾਵੈ। ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਮੁਕਤੀ ਪਦਾਰਥ ਰੂਪੀ ਵੀ ਮਜ਼ਦੂਰੀ ਪਾ ਲੈਂਦਾ ਤੇ ਮੁਕਤੀ ਰੂਪੀ ਵੀ ਮਜ਼ਦੂਰੀ ਉਹਨੂੰ ਮਿਲਦੀ ਹੈ। ਅਸ ਸਤਿਗੁਰ ਜਿਨ ਸੇਵਿਓ ਨਾਹੀ। ਐਸਾ ਗੁਰੂ ਅਮਰਦਾਸ ਸਾਹਿਬ ਜੀ ਜੋ ਮਹਾਨ, ਜਿਨ੍ਹਾਂ ਨੇ ਵੀ ਉਹਨਾਂ ਨੂੰ ਨਹੀਂ ਸੇਵਿਆ, ਜਿਨ੍ਹਾਂ ਨੇ ਉਹਨਾਂ ਦੀ ਬੋਲੀ ਦੀ ਨਹੀਂ ਸੇਵਾ ਕੀਤੀ। ਜਨਮ ਬਾਦ ਤਿਨਕੋ ਜਗ ਮਾਹੀ। ਉਹਨਾਂ ਦਾ ਸੰਸਾਰ ਦੇ ਵਿੱਚ ਜਿਹੜਾ ਜਨਮ ਧਾਰ ਕੇ ਆਉਣਾ ਉਹ ਤਾਂ ਐਵੇਂ ਬਿਅਰਥ ਹੈ। ਇੱਕ ਪਲਕ ਮੈਂ ਕਰ ਹੈ ਨਿਹਾਲ। ਗੁਰੂ ਅਮਰਦਾਸ ਸਾਹਿਬ ਐਸੇ ਦਿਆਲੂ ਕਿਰਪਾਲੂ, ਇੱਕ ਪਲ ਮਾਤਰੀ ਦੇਖ ਲੈ ਉਸੇ ਨਿਹਾਲ ਕਰ ਦਿੰਦੇ ਹਨ। ਕੋਟ ਜਨਮ ਕੋ ਕਾਟ ਹੈ ਕਾਲ। ਕਰੋੜਾਂ ਜਨਮਾਂ ਦਾ ਜਿਹੜਾ ਕਾਲ ਦਾ ਦੁੱਖ ਹੈ ਉਸਨੂੰ ਕੱਟ ਦਿੰਦੇ ਹਨ। ਅਲਪ ਸੇਵ ਤੇ ਪਰਮ ਪ੍ਰਸੰਨ। ਥੋੜੀ ਜੀ ਸੇਵਾ ਕੋਈ ਭਾਵਨਾ ਨਾਲ ਯਕੀਨ ਨਾਲ ਕਰ ਲਵੇ ਸਤਿਗੁਰੂ ਬੜੇ ਪ੍ਰਸੰਨ ਹੋ ਜਾਂਦੇ। ਕਰਤ ਸੁਰਨ ਤੇ ਭੀ ਵੱਡ ਧਨ। ਇਸ ਤਰ੍ਹਾਂ ਸੇਵਾ ਕਰਕੇ ਪ੍ਰਸੰਨ ਹੋਣ ਤੋਂ ਬਾਅਦ ਜਿਹੜੇ ਬੜੇ ਵੱਡੇ ਦੇਵਤਿਆਂ ਉਹਨਾਂ ਤੋਂ ਵੀ ਧੰਤਾ ਯੋਗ ਬਣਾ ਦਿੰਦੇ, ਉਹਨਾਂ ਦੇ ਸਤਿਕਾਰ ਯੋਗ ਬਣਾ ਦਿੰਦੇ। ਹਮ ਤੇ ਹੋਵਹਿ ਸਿੱਖ ਪਸਚਾਤੀ। ਗੁਰੂ ਅਮਰਦਾਸ ਸਾਹਿਬ ਜੀ ਇਸ ਤਰ੍ਹਾਂ ਦੀ ਵਿਚਾਰ ਕਰਦੇ ਰਹਿੰਦੇ ਵੀ ਸਾਥੋਂ ਬਾਅਦ ਵਿੱਚ ਵੀ ਜਿਹੜੇ ਕੋਈ ਅੱਗੇ ਸਿੱਖ ਸੇਵਕ ਹੋਣਗੇ ਤਿਨਕੀ ਪ੍ਰੀਤ ਅਗਾਊ ਜਾਤੀ। ਉਹਨਾਂ ਦੀ ਜਿਹੜੀ ਅੰਦਰਲੀ ਪ੍ਰੀਤੀ ਹੈ ਉਹ ਗੁਰੂ ਅਮਰਦਾਸ ਸਾਹਿਬ ਜੀ ਅੱਗੇ ਹੀ ਪਹਿਲਾਂ ਹੀ ਜਾਣ ਲਈ ਵੀ ਸਾਥੋਂ ਬਾਅਦ ਵਿੱਚ ਵੀ ਸਿੱਖ ਹੋਣੇ ਹਨ। ਪ੍ਰਾਪਤ ਹੋਏ ਕਲਿਆਣ ਮਹਾਨ। ਜਦੋਂ ਸਾਥੋਂ ਬਾਅਦ ਵਿੱਚ ਜਿਹੜੇ ਗੁਰਸਿੱਖ ਪ੍ਰੀਤੀ ਵਾਲੇ ਹੋਣਗੇ ਉਹਨਾਂ ਨੂੰ ਵੀ ਮਹਾਨ ਕਲਿਆਣ ਦੀ ਪ੍ਰਾਪਤੀ ਮੁਕਤੀ ਹਾਸਲ ਹੋਵੇ। ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਬੋਲੀ ਸਾਹਿਬ 84 ਪੌੜੀ ਪੌੜੀ ਵਾਲੀ ਰਚੀ ਹੈ ਬਣਾਈ। ਚੌਹ ਯੁਗ ਮਹਿ ਗੁਰ ਸਮ ਉਪਕਾਰੀ। ਕਵੀ ਜੀ ਕਹਿੰਦੇ ਚਾਰੇ ਯੁਗਾਂ ਦੇ ਵਿੱਚ ਗੁਰੂ ਮਹਾਰਾਜ ਦੇ ਬਰਾਬਰ ਪਰਉਪਕਾਰੀ। ਸੁਣਿਓ ਨਹੀਂ ਨਹਿ ਕਿਨਹੁ ਉਚਾਰੀ। ਕਵੀ ਕਹਿੰਦਾ ਮੈਂ ਤਾਂ ਸੁਣਿਆ ਨੀ ਨਾ ਕਿਸੇ ਨੇ ਦੇਖੇ ਹੋਣਾ ਹੈ। ਅਸ ਗੁਰ ਕੋ ਸਿਮਰਹਿ ਜੇ ਨਾਹੀ। ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿੰਦੇ ਸ਼ਰਧਾ ਭਾਵਨਾ ਨਾਲ ਨਹੀਂ ਸਿਮਰਦੇ ਨਹੀਂ ਯਾਦ ਕਰਦੇ। ਤਿੰਨ ਸਮ ਤੋਟਾ ਨਹਿ ਜਗ ਮਾਹੀ। ਉਹਨਾਂ ਨੂੰ ਤਾਂ ਸੰਸਾਰ ਦੇ ਵਿੱਚ ਜਿੰਨਾ ਘਾਟਾ ਪਏਗਾ ਉਹਦੇ ਸਮਾਨ ਕੋਈ ਹੋਰ ਘਾਟਾ ਨਹੀਂ, ਸਭ ਤੋਂ ਵੱਡਾ ਘਾਟਾ ਉਹਨਾਂ ਨੂੰ ਪੈ ਜਾਏ। ਕਰ ਹੈ ਬਾਪਿਕਾ ਟਹਿਲ ਵਿਸਾਲਾ। ਗੁਰੂ ਕੇ ਸਿੱਖ ਸੇਵਕ ਬੋਲੀ ਸਾਹਿਬ ਦੀ ਟਹਿਲ ਕਰਦੇ ਮੁਕਤ ਸੇਵਾ ਕਰਦੇ। ਤਰ ਹੈ ਚੌਪ ਹਿਤ ਜੇ ਸਿੱਖ ਜਾਲਾ। ਸਾਲਾ ਕੀ ਬਹੁਤੇ ਸਿੱਖ ਹੈ, ਸਮੂਹ ਸਿੱਖ ਹੈ, ਬੜਾ ਚਿੱਤ ਵਿੱਚ ਸ਼ਾਹ ਧਾਰ ਰਹੇ। ਬਹੁਤ ਨਰਨ ਕੀ ਹੋਏ ਨਿਤ ਪੀਰ। ਬੋਲੀ ਸਾਹਿਬ ਵਾਲੀ ਜਗ੍ਹਾ ਤੇ ਸੇਵਾ ਕਰਨ ਵਾਲਿਆਂ ਦੀ ਹਮੇਸ਼ਾ ਬੜੀ ਭੀੜ ਰਹਿੰਦੀ ਹੈ। ਦੇਗ ਵਿਖੈ ਅੱਚ ਭੋਜਨ ਨੀਰ। ਲੰਗਰ ਦੇ ਵਿੱਚ ਭੋਜਨ ਪ੍ਰਸ਼ਾਦਾ ਜਲ ਪਾਣੀ ਛਕਦੇ ਹੈ ਜਾ ਜਾ ਕੇ। ਪਾਕ ਸਿੱਧ ਸਿੱਖ ਬਹੁਤੇ ਕਰੈ। ਬਹੁਤੇ ਸਿੱਖ ਹੈ ਰਲ ਮਿਲ ਕੇ ਲੰਗਰ ਤਿਆਰ ਕਰਦੇ। ਅਨ ਅਨੇਕ ਆਨ ਕਰ ਧਰੈ। ਅਨੇਕਾਂ ਤਰ੍ਹਾਂ ਦੇ ਅਨੇਕਾਂ ਜਿਹੜੇ ਗੁਰਸਿੱਖ ਹੈ ਅਨ ਲਿਆ ਲਿਆ ਕੇ ਰੱਖਦੇ ਲੰਗਰ ਵਿੱਚ। ਪ੍ਰਾਤ ਹੇਤ ਨਿਸ ਰਾਖ ਨਾਹੀ। ਗੁਰੂ ਅਮਰਦਾਸ ਸਾਹਿਬ ਜੀ ਨੇ ਅਸੂਲ ਕਾਇਮ ਕਰ ਦਿੱਤਾ ਵੀ 10-11 ਵਜੇ ਤੱਕ ਭੋਜਨ ਵਰਤਾਈ ਜਾਣਾ, ਸਵੇਰ ਤੱਕ ਨਹੀਂ ਰੱਖਣਾ ਹੈ, ਉਹ ਸਵੇਰ ਵਾਸਤੇ ਨਹੀਂ ਰੱਖਦੇ ਹਨ। ਲੇਹ ਤਿਤਕ ਜੇ ਤਿਕ ਨਾਰ ਖਾਹੀ। ਉਹਨਾਂ ਕੋ ਜਿਹੜਾ ਗੁਰੂ ਕੇ ਲੰਗਰ ਵਿੱਚ ਰਸ ਪਾਣੀ ਲੈ ਲੈਂਦੇ, ਜਿੰਨੇ ਕੋ ਜਿਹੜੇ ਕੋਈ ਸੇਵਾ ਕਰਨ ਵਾਲੇ ਮਾਈ ਭਾਈ ਸ਼ਖਸ਼ਕਾ ਲੈਣ। ਭੋਜਨ ਹੋਏ ਹਜ਼ਾਰਨ ਕੇਰਾ। ਗੁਰੂ ਕੇ ਲੰਗਰ ਦੇ ਵਿੱਚ ਹਜ਼ਾਰਾਂ ਦੇ ਗਿਣਤੀ ਵਿੱਚ ਸਿੱਖਾਂ ਲਈ ਭੋਜਨ ਛਕਣ ਲਈ ਤਿਆਰ ਹੁੰਦਾ ਹੈ। ਹੋਏ ਸਭਨ ਪਰ ਆਪ ਨਾ ਹੇਰਾ। ਕਹਿੰਦੇ ਸਾਰਿਆਂ ਨੂੰ ਕਹਿੰਦੇ ਸੰਦੇਹ ਸਵਨ ਸਾਰਿਆਂ ਨੂੰ ਦਿੰਦੇ ਹਰ ਤੇ ਪਰ ਪਰਾਇਆ ਤੇ ਆਪ ਆਪਣਾ ਨੀ ਕੋਈ ਵੇਖਿਆ ਜਾਂਦਾ ਹੈ। ਪ੍ਰਥਮ ਸਤਿਗੁਰੂ ਪੰਕਤ ਲਾਏ। ਪਹਿਲਾਂ ਸਤਿਗੁਰੂ ਸਾਹਿਬ ਜੀ ਲੰਗਰ ਵਿੱਚ ਜਾ ਕੇ ਪੰਗਤ ਲਗਾਉਂਦੇ, ਆਪ ਵਿੱਚ ਸਜਦੇ ਹਨ। ਲਵਨ ਬਹੀਨ ਓਗਰਾ ਖਾਏ। ਲੂਣ ਤੋਂ ਬਗੈਰ ਹੀ ਜਿਹੜਾ ਥੋੜਾ ਬਹੁਤਾ ਦਲੀਆ ਜਾ ਆਪ ਜੀ ਛਕਦੇ ਆ, ਖਿਚੜੀ ਜੀ ਛਕਦੇ ਹਨ। ਸੰਗਤ ਕੋ ਆਹਾਰ ਸਭ ਭਾਂਤ। ਜਿਹੜੀਆਂ ਸੇਵਾ ਕਰਨ ਵਾਲੀਆਂ ਸੰਗਤਾਂ ਉਹਨਾਂ ਨੂੰ ਬੜਾ ਚੰਗਾ ਤਰ੍ਹਾਂ ਤਰ੍ਹਾਂ ਦਾ ਭੋਜਨ ਸਵਾਦ ਸਰਸ ਹੋਏ ਪਹਿਤ ਰੂਪਾਂਤ। ਬਹੁਤਾ ਸਵਾਦੀ ਹੁੰਦਾ, ਸਵਾਦ ਹੁੰਦਾ, ਰਸ ਦੇ ਸਹਿਤ ਹੁੰਦੀ ਹੈ ਦਾਲ ਬਣੀ ਤੇ ਹੋਰ ਚੌਲ ਵਗੈਰਾ। ਅਪਰ ਸਲਵਣ ਅਨੇਕ ਪ੍ਰਕਾਰ, ਜਿਨ੍ਹਾਂ ਵਿੱਚ ਲੂਣ ਮਿਲਿਆ ਹੁੰਦਾ ਹੈ ਲੂਣ ਸਹਿਤ ਵੀ ਅਨੇਕਾਂ ਤਰ੍ਹਾਂ ਦੇ ਭੋਜਨ ਤਿਆਰ ਹੁੰਦੇ। ਗੋਤਮ ਚੂਨ ਪੱਕ ਹੈ ਆਹਾਰਾ। ਗੁਰੂ ਕੇ ਲੰਗਰ ਦੇ ਵਿੱਚ ਜਿਹੜਾ ਭੋਜਨ ਹੈ ਉਹ ਕਹਿੰਦੇ ਕਣਕ ਦੇ ਆਟੇ ਦਾ, ਕਣਕ ਦੇ ਪ੍ਰਸ਼ਾਦੇ ਬਣਦੇ ਹਨ। ਸੁੰਦਰ ਮਦਰ ਬਣਾਵੇ ਕਿਤੋ, ਕਹਿੰਦੇ ਕਿਤਨਾ ਹੀ ਜਿਹੜਾ ਹੈ ਨਾ ਸੋਹਣਾ ਤੇ ਮਿੱਠਾ ਭੋਜਨ ਵੀ ਬਣਾਉਂਦੇ ਲਾਂਗਰੀ। ਆਏ ਜਾਏ ਨਰ ਖਾਏ ਸਜਿਤੋ, ਕਿਤਨੇ ਕੁ ਲੋਕ ਆਉਂਦੇ ਹੈ ਆਉਣ ਜਾਣ ਵਾਲੇ ਸਭ ਗੁਰੂ ਕੇ ਲੰਗਰ ਵਿੱਚ ਹੀ ਛਕ ਲੈਂਦੇ। ਬਰਤਨ ਲੱਗ ਹੈ ਦਿਵਸ ਮਧਿਆਨ, ਇਸ ਤਰ੍ਹਾਂ ਦੁਪਹਿਰ ਦੇ ਸਮੇਂ ਤਾਂ ਫਿਰ ਖੁੱਲੇ ਰੂਪ ਦੇ ਵਿੱਚ ਹੀ ਲੰਗਰ ਬਰਤਨ ਲੱਗ ਪੈਂਦਾ ਹੈ। ਨਿਸ਼ਾ ਜਾਮ ਲੱਗ ਲੇ ਕੋ ਆਨ, ਪਹਿਰ ਰਾਤ ਜਾਮੇ ਰਾਤ ਜਾਂਦਿਆਂ ਤੱਕ ਕੋਈ ਆ ਕੇ ਲਈ ਜਾਏ ਸ਼ਕੀ ਜਾਏ, ਕੋਈ ਨਾ ਅਟਕਾਵੇ ਹੈ ਤਹ ਜਾਤੇ। ਗੁਰੂ ਕੇ ਲੰਗਰ ਵੱਲ ਨੂੰ ਜਾਂਦਿਆਂ ਹੋਇਆਂ ਕੋਈ ਕਿਸੇ ਨੂੰ ਰੋਕਦਾ ਟੋਕਦਾ ਨਹੀਂ। ਤ੍ਰਿਪਤ ਹੋ ਨਰ ਲੇ ਸਭ ਖਾਤੇ, ਜਿੰਨੇ ਪੁਰਸ਼ ਹੈ ਸਾਰੇ ਕਹਿੰਦੇ ਲੈ ਲੈ ਕੇ ਛਕਦੇ ਤੇ ਤ੍ਰਿਪਤ ਹੁੰਦੇ ਰੱਜਦੇ ਪੁੱਜਦੇ। ਨਿਤ ਪ੍ਰਤ ਸਤਿਗੁਰ ਦੇਗ ਚਲਾਵੇ, ਗੁਰੂ ਅਮਰਦਾਸ ਸਾਹਿਬ ਜੀ ਜਿੰਨਾ ਬੋਲੀ ਸਾਹਿਬ ਦੀ ਸੇਵਾ ਵਾਸਤੇ ਹਮੇਸ਼ਾ ਲੰਗਰ ਚਲਾਉਂਦੇ। ਹੋ ਛੁਦਾ ਤਰ ਸਭ ਕੋ ਖਾਵੇ, ਜਿਹੜੇ ਕੋਈ ਭੁੱਖ ਨਾਲ ਵਿਆਕਲ ਹੋ ਜਾਂਦੇ ਉਹ ਸਾਰੇ ਉੱਥੋਂ ਹੀ ਛਕਦੇ। ਕਾਰ ਕਰ ਹੈ ਬਾਪੀ ਨਰ ਜੋਈ, ਜਿਹੜੇ ਕਿਹੜੇ ਕਹਿੰਦੇ ਬੋਲੀ ਸਾਹਿਬ ਦੀ ਪੁਰਸ਼ ਸੇਵਾ ਕਰਦੇ। ਇੱਕ ਪੰਗਤ ਕਰ ਅਚਵਹਿ ਤੇਈ, ਉਹ ਵੀ ਇੱਕੋ ਵੱਡੀ ਸਾਰੀ ਪੰਗਤ ਲਾ ਕੇ ਛਕਣਾ ਕਰਦੇ, ਉਹਨਾਂ ਨੂੰ ਕੋਈ ਵੱਖਰਾ ਨਹੀਂ ਛਕਦੇ। ਜੁਗ ਤਨੀਆ ਸ੍ਰੀ ਗੁਰ ਕੇ ਹੁਤੀ, ਕਵੀ ਜੀ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਦੇ ਜਿਹੜੀ ਦੋ ਲੜਕੀਆਂ ਹਨ ਇਹ ਸੰਤਾਨ ਹੈ ਸੀ। ਵੱਡ ਭਾਗਾ ਭਗਤਨ ਸੁਭ ਮਤੀ, ਵੱਡੇ ਭਾਗਾਂ ਵਾਲੀਆਂ ਭਗਤੀ ਕਰਨ ਵਾਲੀਆਂ ਚੰਗੀ ਅਕਲ ਵੱਧ ਵਾਲੀਆਂ। ਇੱਕ ਕੋ ਪਤ ਰਾਮਾ ਤਿਸ ਨਾਮਾ, ਇੱਕ ਜਿਹੜੀ ਵੱਡੀ ਲੜਕੀ ਹੈ ਉਹ ਦਾਨੀ ਜੀ ਉਹਦਾ ਪਤੀ ਰਾਮਾ ਜੀ ਹੈ, ਰਾਮਾ ਜੀ ਨਾਲ ਵਿਆਹੀ ਹੋਈ ਹੈ। ਰਾਮਦਾਸ ਦੂਸਰ ਅਬਰਾਮਾ, ਗੁਰੂ ਅਮਰਦਾਸ ਸਾਹਿਬ ਦੀ ਜੋ ਛੋਟੀ ਸਪੁੱਤਰੀ ਬੀਬੀ ਭੈਣੀ ਉਹਦੇ ਮਾਲਕ ਰਾਮਦਾਸ ਸਾਹਿਬ ਜੀ ਹਨ। ਸਤਿਗੁਰ ਵਿਖੈ ਭਾਵਨਾ ਪਾਰੀ, ਹਰੇ ਰਾਮਾ ਤੇ ਰਾਮਦਾਸ ਜੀ ਦੀ ਜਿਹੜੀ ਭਾਵਨਾ ਹੈ ਸਤਿਗੁਰੂ ਦੇ ਵਿੱਚ ਮਹਾਨ ਹੈ। ਸੇਵਾ ਕਰ ਹੈ ਅਨੇਕ ਪ੍ਰਕਾਰੀ, ਦੋਵੇਂ ਰਲ ਮਿਲ ਕੇ ਅਨੇਕ ਤਰ੍ਹਾਂ ਦੀ ਸੇਵਾ ਕਰਦੇ ਕਰਾਉਂਦੇ। ਕਾਰ ਬਾਪਿਕਾ ਕੀ ਮਿਲ ਦੋ, ਦੋਵੇਂ ਰਾਮਾ ਜੀ ਰਾਮਦਾਸ ਜੀ ਬੋਲੀ ਸਾਹਿਬ ਦੀ ਜਿਹੜੀ ਕਾਰ ਸੇਵਾ ਹੈ, ਕਰਤ ਆਪ ਕਰ ਵਾਵਤ ਸੋ, ਵੀ ਹੱਥਾਂ ਨਾਲ ਕਰਦੇ ਹੈ ਤੇ ਪ੍ਰੇਰ ਪ੍ਰੇਰ ਕੇ ਹੋਰਨਾਂ ਤੋਂ ਵੀ ਕਰਵਾਉਂਦੇ। ਰਾਮਦਾਸ ਜੀ ਸਾਂਝ ਸਵੇਰ, ਰਾਮਦਾਸ ਸਾਹਿਬ ਜੀ ਸੁਭਾਅ ਵੀ ਤੇ ਸ਼ਾਮ ਦੇ ਸਮੇਂ ਵੀ, ਕਰ ਹੈ ਟੋਕਰੇ ਇੱਕ ਥਲ ਹੇਰ, ਜਦੋਂ ਗੁਰੂ ਕੇ ਸਿੱਖ ਸੇਵਾ ਕਰਨ ਨੂੰ ਹਟ ਜਾਂਦੇ ਆ ਜਿਹੜੇ ਕੋਈ ਟੁਕਰੇ ਜੇ ਇਕੱਠੇ ਕਰਦੇ ਇੱਕ ਥਾਂ, ਕਰ ਕੇ ਕਾਰ ਅਪਰ ਹਟ ਜਾਏ, ਹੋਰ ਜਿਹੜੇ ਕੋਈ ਕਾਰ ਕਰਨ ਵਾਲੇ ਉਹ ਤਾਂ ਕੰਮ ਜਾ ਕਰਕੇ ਹਟ ਹੁੱਟ ਜਾਂਦੇ। ਕਹੀ ਆਦ ਸਭ ਕਰ ਇੱਕ ਥਾਏ, ਰਾਮਦਾਸ ਸਾਹਿਬ ਜੀ ਜਿੰਨੇ ਟੁਕਰੇ ਕਈਆਂ ਇੱਕ ਜਗ੍ਹਾ ਇਕੱਠੀਆਂ ਕਰ ਲੈਂਦੇ। ਧਰ ਹੈ ਸੰਭਾਲ ਸਕਲ ਪਸ ਚਾਤੀ, ਚਲੇ ਜਾਂਦੇ ਸਿੱਖ ਤੇ ਬਾਅਦ ਦੇ ਵਿੱਚ ਕਹਿੰਦੇ ਚੰਗੀ ਤਰ੍ਹਾਂ ਇਕੱਠਿਆਂ ਜਾ ਕਰਕੇ ਸੰਭਾਲ ਕੇ ਰੱਖ ਦਿੰਦੇ। ਆਨ ਦੇ ਤਜਬ ਹੋਵਤ ਪ੍ਰਾਤੀ, ਜਦੋਂ ਸਵੇਰ ਹੋਏ ਆਉਂਦੀ ਹੈ ਸਭ ਤੋਂ ਪਹਿਲਾਂ ਆ ਕੇ ਗੁਰਸਿੱਖਾਂ ਨੂੰ ਕਈਆਂ ਤੇ ਟੋਕਰੇ ਦੇ ਦਿੰਦੇ। ਕਾਰੀਗਰ ਨਿਜ ਸਾਧਨ ਸਾਰੇ, ਇਸ ਇਸੇ ਤਰ੍ਹਾਂ ਜਿਹੜੇ ਕਾਰੀਗਰ ਉਹਨਾਂ ਦੇ ਜਿਹੜੇ ਕੋਈ ਉਹ ਸਾਧਨ ਜੇ ਹੈ ਕੰਮ ਕਰਨ ਵਾਲੇ ਤਿਸੀ ਕਰੰਡੀ ਗਜ ਆਦਿਕ ਤਿਸੀ ਰੀਤ ਤਿੰਨ ਕੋ ਸੰਭਾਰੇ ਹਾਂ ਜਿਵੇਂ ਕਹਿੰਦੇ ਕਈਆਂ ਟੋਕਰੇ ਸੰਭਾਲਦੇ ਉਸੀ ਰੀਤੀ ਨਾਲ ਉਹਨਾਂ ਦੇ ਉਹ ਕੰਮ ਕਰਨ ਵਾਲੇ ਜੇ ਸੰਦ ਵੀ ਸੰਭਾਲ ਦਿੰਦੇ ਆਪ ਜੀ ਅਤ ਪ੍ਰਤੀਤ ਅਤ ਪ੍ਰੀਤ ਤਰੰਤਾ ਗੁਰੂ ਰਾਮਦਾਸ ਸਾਹਿਬ ਜੀ ਬਹੁਤ ਯਕੀਨ ਤੇ ਬਹੁਤ ਹੀ ਪ੍ਰੀਤੀ ਰੱਖ ਰਹੇ ਸ੍ਰੀ ਸਤਿਗੁਰ ਕੀ ਸੇਵ ਕਰੰਤਾ ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦੀ ਵੀ ਮਹਾਨ ਸੇਵਾ ਕਰ ਰਹੇ ਇੱਧਰ ਵੀ ਕਰ ਰਹੇ ਆ ਸਾਰੀ ਤੈਸੇ ਰਾਮਾ ਦੂਸਰ ਜੋਏ ਇਸੇ ਤਰ੍ਹਾਂ ਜਿਹੜੇ ਦੂਸਰੇ ਸਾਥੀ ਹਨ ਉਹ ਰਾਮਾ ਜੀ ਹਨ ਕਾਰ ਬਾਪ ਕਾ ਲਾਗਿਓ ਸੋਏ ਰਾਮਦਾਸ ਜੀ ਵਾਂਗ ਬੋਲੀ ਸਾਹਿਬ ਦੀ ਕਾਰ ਸੇਵਾ ਕਰਨ ਵਿੱਚ ਲੱਗਿਆ ਹੈ ਕਰ ਹੈ ਆਪ ਅਰ ਕਹਿ ਕਰ ਵਾਵੈ ਵੀ ਰਾਮਾ ਜੀ ਕਰਦੇ ਹੋਰ ਦੂਸਰਿਆਂ ਨੂੰ ਵੀ ਕਹਿ ਕਹਿ ਕੇ ਕਰਵਾਉਂਦੇ ਸੇਵਾ ਲੱਗਿਓ ਨਹੀਂ ਅਲਸਾਵੈ ਸੇਵਾ ਵਿੱਚ ਲੱਗ ਜਾਂਦਾ ਰਾਮਾ ਕੋਈ ਆਲਸ ਨਹੀਂ ਕਰਦਾ ਹੈ ਦੋਨਾਂ ਪਰ ਸਤਿਗੁਰ ਹਿਤ ਕਰੈ ਦੋਨਾਂ ਉੱਪਰ ਹੀ ਗੁਰੂ ਅਮਰਦਾਸ ਸਾਹਿਬ ਜੀ ਬੜਾ ਹਿਤ ਕਰਦੇ ਹੈ ਪ੍ਰੇਮ ਕਰਦੇ ਆਪਣੇ ਭਗਤ ਜਾਨ ਉਰ ਧਰੈ ਆਪਣੇ ਗੁਰੂ ਘਰ ਦੇ ਭਗਤੀ ਭਾਵ ਵਾਲੇ ਜਾਣ ਕੇ ਪ੍ਰੇਮ ਰੱਖਦੇ ਤਿੰਨ ਦੋਨੋਂ ਕਹੋ ਦੇਖਤ ਸਾਰੇ ਭਾਈ ਰਾਮਾ ਤੇ ਰਾਮਦਾਸ ਜੀ ਨੂੰ ਦੇਖ ਕਰਕੇ ਦੋਨਾਂ ਨੂੰ ਸਾਰੇ ਸਿੱਖ ਸੇਵਕ ਕਰ ਹੈ ਪਰਸ ਪਰ ਬਾਦ ਉਚਾਰੇ ਆਪੋ ਵਿੱਚ ਹੀ ਰਲ ਮਿਲ ਕੇ ਕਈ ਵਾਰੀ ਬਹਿਸ ਵਿਵਾਸਾ ਜਾ ਕਰਦੇ ਹਨ ਕੋ ਇੱਕ ਸਿੱਖ ਇਮ ਕਹਿ ਬਣਾਏ ਜਿਹੜਾ ਇੱਕ ਅੱਧਾ ਸਿੱਖ ਹੈ ਬਣਾ ਸਵਾਰ ਕੇ ਕਹਿੰਦਾ ਰਾਮੇ ਪਰ ਗੁਰ ਹਿਤ ਅਧਿਕਾਰੇ ਰਾਮਾ ਨਾ ਉਹਦੇ ਉੱਪਰ ਗੁਰੂ ਅਮਰਦਾਸ ਸਾਹਿਬ ਜੀ ਦਾ ਜ਼ਿਆਦਾ ਹਿੱਤ ਹੈ ਜ਼ਿਆਦਾ ਕਹਿੰਦੇ ਉਹਦੇ ਤੇ ਧਿਆਨ ਦੇ ਰਹੇ ਨਿਜ ਗਾਦੀ ਪਰ ਦੇਹ ਬਿਠਾਏ ਇਸ ਤੋਂ ਪ੍ਰਤੀਤ ਹੁੰਦਾ ਵੀ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਰਾਮੇ ਨੂੰ ਬਿਠਾ ਦੇਣਗੇ ਰਾਮਾ ਲੇਹ ਜਗਤ ਗੁਰ ਆਈ ਇਸ ਕਰਕੇ ਵੀ ਦਿਸਦਾ ਹੈ ਵੀ ਜਿਹੜਾ ਰਾਮਾ ਹੈ ਨਾ ਉਹ ਸੰਸਾਰ ਦੀ ਗੁਰਗੱਦੀ ਲੈ ਲਵੇਗਾ ਨਿਸ ਦਿਨ ਆਇਸ ਬਿਖਿਆ ਚਲੰਤਾ ਜਿਹੜਾ ਰਾਮਾ ਹੈ ਰਾਤ ਹੋਵੇ ਦਿਨ ਹੋਵੇ ਗੁਰੂ ਅਮਰਦਾਸ ਸਾਹਿਬ ਜੀ ਆਗਿਆ ਵਿੱਚ ਚੱਲਦਾ ਹੈ ਕਰਤ ਸੇਵਕੋ ਨਹਿ ਅਲਸੰਤਾ ਜਦੋਂ ਵੀ ਸੇਵਾ ਕਰਨ ਲਈ ਲੱਗ ਜਾਂਦਾ ਫਿਰ ਆਲਸ ਨਹੀਂ ਕਰਦਾ ਵੀ ਚਲੋ ਵੀ ਹੁਣ ਕਰ ਲਿਆ ਹੁਣ ਵੀ ਆਪਾਂ ਆਰਾਮ ਕਰ ਲਈਏ ਪੈ ਲਈਏ ਉਹ ਕਹਿੰਦੇ ਲਟੇ ਹੀ ਲੈਂਦਾ ਹੈ ਕੇ ਚਿੱਤ ਕਹੈ ਸਿੱਖ ਪਿਖ ਤੌਰ ਇਹ ਕਹਿੰਦੇ ਇਸ ਤਰ੍ਹਾਂ ਦਾ ਤੌਰ ਤਰੀਕਾ ਢੰਗ ਦੇਖ ਕੇ ਆਉਂ ਵੀ ਸਿੱਖ ਕਹਿੰਦੇ ਰਾਮਦਾਸ ਪਾਵਹਿ ਗੁਰ ਠੌਰ ਰਾਮਾ ਜੀ ਨਹੀਂ ਵੀ ਰਾਮਦਾਸ ਜੀ ਗੁਰੂ ਅਮਰਦਾਸ ਸਾਹਿਬ ਜੀ ਥਾਂ ਪਾਉਣਗੇ ਇਮ ਪਰ ਗੁਰ ਕੀ ਖੁਸ਼ੀ ਕਨੇਰੀ ਇਹਨਾਂ ਉੱਪਰ ਭਾਵ ਰਾਮਦਾਸ ਜੀ ਉੱਪਰ ਗੁਰੂ ਅਮਰਦਾਸ ਜੀ ਬਹੁਤ ਹੀ ਖੁਸ਼ੀ ਹੈ ਹਿਰਦੈ ਗਰੀਬੀ ਨਿਤ ਬਹੁਤ ਤੇਰੀ ਕਿਉਂਕਿ ਇਹਨਾਂ ਦੇ ਹਿਰਦੇ ਚ ਬਹੁਤ ਹੀ ਬਹੁਤ ਹੀ ਗਰੀਬੀ ਭਾਵ ਹੈ ਨਿਮਰਤਾ ਹੈ ਆਪਾ ਕਬਹੋ ਜਨਾਵਹਿ ਨਾਹੀ ਤਾਂ ਵੀ ਸੇਵਾ ਕਰਦੇ ਹੋਏ ਕਦੇ ਕਦੇ ਆਪਣੇ ਆਪ ਨੂੰ ਜਨਾਉਂਦੇ ਵੀ ਨੀ ਹੈ ਨਿਸ ਦਿਨ ਹਿਤ ਅਤ ਸੇਵਾ ਰਾਤ ਹੋਵੇ ਦਿਨ ਹੋਵੇ ਗੁਰੂ ਕੀ ਸੇਵਾ ਵਿੱਚ ਇਹਨਾਂ ਦਾ ਬਹੁਤਾ ਪ੍ਰੇਮ ਪਿਆਰ ਹੈ ਇਮ ਦਿਸ਼ ਦੇਖ ਗੁਰ ਉਰ ਹਰ ਖੰਤੇ ਇਹਨਾਂ ਦੀ ਤਰਫ ਵੀ ਗੁਰੂ ਅਮਰਦਾਸ ਸਾਹਿਬ ਜੀ ਦੇਖ ਦੇਖ ਕੇ ਪ੍ਰਸੰਨ ਹੁੰਦੇ ਖੁਸ਼ ਹੁੰਦੇ ਹੈ ਸੇਵਾ ਕੇ ਬਸ ਬਿਰਧ ਤਰੰਤੇ ਸੇਵਾ ਦੇ ਬਸ ਹੋ ਕੇ ਰਹਿਣਾ ਹੈ ਗੁਰੂ ਮਹਾਰਾਜ ਆਪਣਾ ਜਿਹੜਾ ਪਰਮ ਨਿਯਮ ਹੈ ਧਰ ਰਹੇ ਰੱਖ ਰਹੇ ਇਮ ਆਪਸ ਮਹਿ ਬਾਦਤ ਰਹੀ ਇਸ ਤਰ੍ਹਾਂ ਆਪੋ ਵਿੱਚ ਦੋਵਾਂ ਪਾਸਿਆਂ ਦੇ ਜਿਹੜਾ ਕੋਈ ਬਹਿਸ ਵਿਵਾਸ ਜਾ ਰੱਖ ਰਹੇ ਦੋਨਾਂ ਦਿਸ਼ ਕੇ ਹਿੱਤ ਕੀ ਕਰਹੀ ਦੋਨੋਂ ਤਰਫਾਂ ਦੇ ਕਹਿੰਦੇ ਇੱਕ ਦੂਸਰੇ ਦੇ ਹਿੱਤ ਦੀ ਕਰਦੇ ਵੀ ਉਹ ਜਿਹੜੇ ਰਾਮਾ ਦੇ ਪੱਖੀ ਉਹ ਕਹਿੰਦੇ ਰਾਮਾ ਸਭ ਕੁਛ ਲਏਗਾ ਗੁਰੂ ਰਾਮਦਾਸ ਸਾਹਿਬ ਦੀ ਸੇਵਾ ਨੂੰ ਦੇਖਣ ਵਾਲੇ ਕਹਿੰਦੇ ਨਹੀਂ ਇਹ ਸਭ ਕੁਝ ਹਾਸਲ ਕਰਨਗੇ। ਤਉ ਬਹੁਤ ਜੇ ਸਿੱਖ ਮਹਾਨੇ, ਤਾਂ ਵੀ ਜਿਹੜੇ ਗੁਰੂ ਕੇ ਮਹਾਨ ਸਿੱਖ ਹੈ ਜਾਣੀ ਜ਼ਿਆਦਾ ਅਵਸਥਾ ਵਾਲੇ, ਸਤਿਗੁਰ ਭੇਦ ਹਿਰਦੇ ਕੋ ਜਾਣੇ, ਉਹਨਾਂ ਦੀ ਦਿਵ ਦ੍ਰਿਸ਼ਟੀ ਖੁੱਲੀ ਹੋਈ ਹੈ, ਗੁਰੂ ਅਮਰਦਾਸ ਜੀ ਦੇ ਹਿਰਦੇ ਦਾ ਭੇਤ ਜਾਣਦੇ ਹੈ। ਦੇਖ ਗਰੀਬੀ ਪ੍ਰੀਤ ਸੁਭਾਉ, ਉਹ ਗੁਰੂ ਰਾਮਦਾਸ ਸਾਹਿਬ ਜੀ ਦਾ ਸੋਹਣਾ ਸੁਭਾਅ ਤੇ ਗਰੀਬੀ ਭਾਵ ਦੇਖ ਦੇਖ ਕੇ, ਕਰਨ ਪ੍ਰਤੀਤ ਧਰਨ ਉਰ ਪਾਉ, ਹਿਰਦੇ ਵਿੱਚ ਪ੍ਰੇਮ ਰੱਖਣਾ ਤੇ ਇਸੇ ਤਰ੍ਹਾਂ ਗੁਰੂ ਮਹਾਰਾਜ ਉੱਪਰ ਪੂਰਾ ਪੂਰਾ ਯਕੀਨ ਰੱਖਣਾ, ਧੀਰਜ ਖਿਮਾ ਆਦਿ ਗੁਣ ਸਾਰੇ, ਧੀਰਜ ਤੇ ਹੋਰ ਦੈਵੀ ਗੁਣ ਆਦਿਕ ਜਿੰਨੇ ਵੀ ਇਹ ਸਾਰੇ ਹਨ, ਜਿਨ ਤੇ ਗੁਰ ਪ੍ਰਸੰਨਤਾ ਧਾਰੇ, ਇਹਨਾਂ ਗੁਣਾਂ ਨੂੰ ਦੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਪ੍ਰਸੰਨਤਾ ਧਾਰਨੀ ਹੈ, ਸੋ ਲਖ ਰਾਮਦਾਸ ਮਹਿ ਆਛੇ, ਜਿੰਨੇ ਕਹਿੰਦੇ ਚੰਗੇ ਚੰਗੇ ਗੁਣ ਹੈ ਉਹ ਗੁਰੂ ਰਾਮਦਾਸ ਸਾਹਿਬ ਜਾਣੇ ਜਾਂਦੇ ਹਨ, ਕਹਿ ਬਹੁਤ ਹੋਏ ਇਹ ਗੁਰ ਪਾਛੇ, ਬਹੁਤੇ ਜਿਹੜੇ ਮਹਾਨ ਗੁਰ ਸਿੱਖ ਹੋਏ ਕਹਿੰਦੇ ਵੀ ਗੁਰੂ ਅਮਰਦਾਸ ਸਾਹਿਬ ਜੀ ਤੋਂ ਬਾਅਦ ਵੀ ਤਾਂ ਰਾਮਦਾਸ ਸਾਹਿਬ ਜੀ ਜਗਤ ਗੁਰੂ ਹੋਣਗੇ, ਅਰ ਪ੍ਰਸੰਨਤਾ ਗੁਰ ਕੀ ਦੇਖੈ, ਬਾਕੀ ਗੁਰੂ ਅਮਰਦਾਸ ਸਾਹਿਬ ਜੀ ਦੀ ਵੀ ਇਹਨਾਂ ਉੱਪਰ ਬੜੀ ਪ੍ਰਸੰਨਤਾ ਤੱਕਦੇ, ਇਮ ਪਰ ਸਦ ਹੀ ਹੋਤ ਵਿਸੇਖੈ, ਇਹਨਾਂ ਉੱਪਰ ਮਹਾਰਾਜ ਦੀ ਵਿਸ਼ੇਸ਼ ਪ੍ਰਸੰਨਤਾ ਹੋ ਰਹੀ ਹੈ, ਅਸ ਅਨੁਮਾਨ ਕਰਤ ਸਿੱਖ ਬ੍ਰਿੰਦ ਹੈ, ਬਹੁਤੇ ਸਿੱਖ ਆਪੋ ਵਿੱਚ ਅਨੁਮਾਨ ਜਾ ਲਾਉਣਾ ਕਰਦੇ, ਧਾਰਤ ਹਿਰਦੇ ਸੰਦੇਹ ਬਿਲੰਦ ਹੈ, ਫਿਰ ਵੀ ਕਈ ਆਪਣੇ ਮਨ ਵਿੱਚ ਸੰਸਥਾ ਜਾ ਵੀ ਬੜਾ ਧਾਰਦੇ ਹੈ ਵੀ ਪਤਾ ਨੀ ਆਵਾਂ ਕਿ ਕਿਉਂ ਹੈ, ਇੱਕ ਦਿਨ ਸਤਿਗੁਰ ਕੇ ਸਭ ਤੀਰ, ਇੱਕ ਦਿਨ ਦੀ ਗੱਲ ਹੈ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਦਰਸ਼ਨ ਕਰਤ ਭਈ ਸਿੱਖ ਪੀਰ, ਦਰਸ਼ਨ ਕਰਦਿਆਂ ਕਰਦਿਆਂ ਸਿੱਖਾਂ ਦੀ ਬੜੀ ਭੀੜ ਹੋ ਗਈ ਹੈ ਹਜ਼ੂਰੀ ਵਿੱਚ, ਹੁਤੇ ਮੁਖ ਕੇ ਚਿਕ ਕੇ ਚਿੱਤ ਤਿੰਨ ਮਾਹੂ, ਉਹਨਾਂ ਗੁਰਸਿੱਖਾਂ ਵਿੱਚੋਂ ਕੁਝ ਜਿਹੜੇ ਕੋਈ ਮੁਖੀ ਮੁਖੀ ਸਨ ਮਹਾਨ ਸਨ, ਸੋ ਬੋਲੇ ਸ੍ਰੀ ਸਤਿਗੁਰ ਪਾਹੂ, ਉਹ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਬੈਠੇ ਹੋਏ ਉਹ ਬੋਲੇ ਹਨ, ਹੱਥ ਜੋਰ ਕਰ ਬਿਨਤੀ ਠਾਨੇ, ਆਹ ਮਹਾਨ ਗੁਰਸਿੱਖਾਂ ਨੇ ਹੱਥ ਜੋੜ ਕੇ ਗੁਰੂ ਅਮਰਦਾਸ ਸਾਹਿਬ ਜੀ ਅੱਗੇ ਬੇਨਤੀ ਕੀਤੀ, ਸਰਬੱਗ ਆਪ ਸਦਾ ਗੁਣ ਖਾਨੇ, ਮਾਰਾ ਹਮੇਸ਼ਾ ਸਰਬ ਗਿਆ ਤੇ ਉਹ ਹਮੇਸ਼ਾ ਗੁਣਾ ਦੇ ਖਾਣ ਹੋ, ਕਹਿ ਸੋ ਨਹੀਂ ਸਨੇਹ ਤੁਮਾਰਾ, ਠੀਕ ਹੈ ਮਾਰਾ ਸੰਸਾਰੀ ਸੰਬੰਧ ਕਰਕੇ ਤੁਹਾਡਾ ਕਿਸੇ ਨਾਲ ਕੋਈ ਬਹੁਤਾ ਮੋਹ ਪਿਆਰ ਹੈ ਨਹੀਂ, ਕੇਵਲ ਸੇਵਕ ਬਸ ਅਨੁਸਾਰਾ, ਕੇਵਲ ਜਿਹੜੇ ਗੁਰੂ ਘਰ ਦੀ ਸੇਵਾ ਕਰਨ ਵਾਲੇ ਉਹਨਾਂ ਦੇ ਬਸ ਹੋ ਕੇ ਅਨੁਸਾਰ ਹੋ ਕੇ ਰਹਿਣਾ ਇਹ ਆਪ ਜੀ ਦਾ ਬਿਰਧ ਹੈ ਸਹਿਦਾ ਏ, ਸ੍ਰੀ ਨਾਨਕ ਤਜ ਸੁਤ ਗੁਣ ਖਾਨੇ, ਦੇਖੋ ਜੋ ਗੁਰੂ ਨਾਨਕ ਸਾਹਿਬ ਜੀ ਹਨ ਉਹਨਾਂ ਨੇ ਜਿਹੜੇ ਦੋਵੇਂ ਪੁੱਤਰ ਸ੍ਰੀ ਚੰਦ ਲਕਸ਼ਮੀ ਚੰਦ ਭਾਵੇ ਉਹ ਗੁਣਾਂ ਦੀ ਖਾਣ ਹੀ ਲੋਕ ਕਹਿੰਦੇ ਸਨ ਉਹਨਾਂ ਨੂੰ ਛੱਡ ਦਿੱਤਾ, ਦਾਸ ਬਿਠਾਇਓ ਆਪਣੇ ਸਥਾਨੀ, ਪਰ ਫਿਰ ਵੀ ਸੇਵਾ ਦੇ ਕੇ ਭਾਵਨਾ ਗੁਣ ਦੇ ਕੇ ਦਾਸ ਗੁਰੂ ਅੰਗਦ ਸਾਹਿਬ ਜੀ ਨੂੰ ਆਪਣੇ ਥਾਂ ਤੇ ਬਿਠਾਇਆ, ਉਹਨਾਂ ਤਿਮ ਸ੍ਰੀ ਅੰਗਦ ਬਸ ਹੋਇਆ ਸੇਵਾ, ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਨੇ ਮਹਾਰਾਜ ਤੁਹਾਡੀ ਸੇਵਾ ਦੇ ਬਸ ਹੋ ਕੇ ਤੁਮ ਹੈ ਬਿਠਾਇਓ ਜਗ ਗੁਰਦੇਵਾ, ਮਾਰਾ ਆਪਣੇ ਤਾਂ ਬਿਠਾ ਤਾ ਸੰਸਾਰ ਦੇ ਗੁਰਦੇਵ ਬਣਾ ਦਿੱਤਾ, ਨਿਜ ਅਨੁਸਾਰ ਪੁੱਤਰ ਨਹਿ ਜਾਣੇ, ਇਸ ਤਰ੍ਹਾਂ ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਅਨੁਸਾਰੀ ਨਾ ਜਾਣੇ, ਦਾਤੂ ਦਾਸੂ ਆਦਿ ਅਜਰ ਜਰਨ ਗੁਣਹੀਨ ਪਛਾਣੇ, ਜਿਹੜੀਆਂ ਅਜਰ ਸ਼ਕਤੀਆਂ ਉਹਨਾਂ ਨੂੰ ਇਹ ਜਰ ਨਹੀਂ ਸਕਦੇ ਗੁਣਾਂ ਤੋਂ ਹੀਣੇ ਪਛਾਣੇ, ਤਿੰਨ ਸੁਭਾਵ ਰਾਵਰ ਕੋ ਜਾਣੇ, ਮਾਰਾ ਗੁਰੂ ਅੰਗਦ ਸਾਹਿਬ ਜੀ ਵਰਗਾ ਜਿਹੜਾ ਸੁਭਾਅ ਆਪ ਜੀ ਦਾ ਜਾਣਿਆ ਜਾਂਦਾ, ਦਾਸਨ ਕੇ ਬਸ ਇਹੋ ਪ੍ਰਣ ਠਾਨੇ, ਤੁਸੀਂ ਪਰਨੀ ਧਾਰਿਆ ਵੀ ਜਿਹੜੇ ਕੋਈ ਸੇਵਾ ਕਰਨ ਵਾਲੇ ਦਾਸ ਉਹਨਾਂ ਦੇ ਬਸ ਹੋ ਕੇ ਰਹਿਣਾ, ਸਾਕ ਆਪ ਕੇ ਦੋਨਾਂ ਜੇਈ, ਆਪ ਜੀ ਦੇ ਸੰਸਾਰੀ ਸੰਬੰਧ ਕਰਕੇ ਜਿਹੜੇ ਦੋਵੇਂ ਰਿਸ਼ਤੇਦਾਰ ਰਾਮਾ ਤੇ ਰਾਮਦਾਸ ਜੀ, ਸੇਵਕ ਵੀ ਵਿਸ਼ਾਲ ਹੈ ਤੇਈ, ਜਿੱਥੇ ਸੰਸਾਰ ਸਾਰੇ ਕਸੰਦ ਕਰਕੇ ਸਭ ਤੋਂ ਨੇੜੇ ਦੇ ਰਿਸ਼ਤੇਦਾਰ ਉਸ ਤੋਂ ਨਾਲ ਮਾਰਾ ਵੱਡੇ ਵੱਡੇ ਸਭ ਤੋਂ ਮਹਾਨ ਸੇਵਕ ਵੀ ਹਨ, ਸੇਵਾ ਵਿੱਚ ਵੀ ਮੁਖੀ ਹਨ। ਦੋਨੋ ਸੇਵਾ ਕਰ ਹੈ ਵਿਸਾਲਾ, ਅਸੀਂ ਮਾਰਾ ਦੇਖਦੇ ਰਹਿੰਦੇ ਹਾਂ। ਰਾਮਾ ਤੇ ਰਾਮਦਾਸ ਜੀ ਸੇਵਾ ਵੀ ਬਹੁਤ ਤਕੜੀ ਕਰਦੇ। ਕਾਲ ਹੈ ਕਾਲ ਜਾਲ ਸਭ ਕਾਲਾ, ਜਦੋਂ ਵੀ ਦੇਖਦੇ ਸਭ ਸਮਿਆਂ ਵਿੱਚ ਹੀ ਬੜੀ ਘਾਲਣਾ ਘਾਲਦੇ, ਮਿਹਨਤ ਮੁਸ਼ਕਤ ਕਰਦੇ, ਕਮਾਈ ਕਰਦੇ। ਗੁਰੂ ਸੰਗਤ ਕੀ ਸੇਵਾ ਠਾਨ ਹੈ, ਦੋਵੇਂ ਗੁਰੂ ਕੀਆਂ ਸੰਗਤਾਂ ਦੀ ਸੇਵਾ ਵੀ ਇਹ ਕਰਦੇ। ਪਾਪੀ ਕਾਰ ਕਰਤ ਹਿਤ ਮਨ ਹੈ, ਇਸ ਤਰ੍ਹਾਂ ਬੋਲੀ ਦੀ ਸੇਵਾ ਕਰ ਕਰਦਿਆਂ ਵੀ ਆਪਣਾ ਭਲਾ ਮੰਨਦੇ। ਸਭ ਵਿਦ ਸੋ ਸਮਾਨ ਹੈ ਤੁਮਕੋ, ਇਸ ਕਰਕੇ ਤੁਹਾਨੂੰ ਤਾਂ ਮਹਾਰਾਜ ਸਾਰਿਆਂ ਦੇ ਸਾਰੇ ਇੱਕ ਸਮਾਨ ਹੀ ਹੈ। ਤਉ ਹੋਤ ਸੰਸਾ ਸਭ ਹਮਕੋ, ਫਿਰ ਵੀ ਮਹਾਰਾਜ ਜਿੰਨੇ ਅਸੀਂ ਸਾਰੇ ਹਾਂ, ਦੋਹਾਂ ਦੀ ਸੇਵਾ ਦੇਖ ਦੇਖ ਕੇ ਸਾਨੂੰ ਸੰਸਾ ਜ਼ਰੂਰ ਹੁੰਦਾ ਹੈ। ਸਤਿਗੁਰ ਪੂਰਨ ਸਰਬ ਸਮਾਨ, ਸਤਿਗੁਰੂ ਤਾਂ ਪਰਿਪੂਰਨ ਹੈ, ਸਾਰਿਆਂ ਨੂੰ ਇੱਕ ਸਮਾਨ ਹੀ ਹੈ। ਇੱਕ ਦ੍ਰਿਸ਼ਟ ਸਭ ਪਾਰ ਬ੍ਰਹਮ ਗਿਆਨ, ਕਹਿੰਦੇ ਬ੍ਰਹਮ ਗਿਆਨ ਹੋਣੇ ਕਰਕੇ ਸਾਰਿਆਂ ਉੱਪਰ ਇੱਕ ਸਮਾਨ ਹੀ ਨਿਗਾਹ ਹੈ। ਵਾਦਹ ਆਪਸ ਮਹਿ ਹਮ ਐਸੇ, ਪਰ ਅਸੀਂ ਆਪ ਵਿੱਚ ਹੀ ਮਾਰਾ ਰਲ ਮਿਲ ਕੇ ਕਈ ਵਾਰੀ ਬਹਿਸ ਮਵਾਸ ਕਰਨ ਲੱਗ ਜਾਂਦੇ ਹਾਂ। ਦੋਨੋ ਦੀਖਤ ਹੈ ਇੱਕ ਜੈਸੇ, ਦੋਨੋ ਹੀ ਜਿਹੜੇ ਰਾਮਾ ਤੇ ਰਾਮਦਾਸ ਜੀ ਇੱਕੋ ਜਿਹੀ ਮਹਾਨ ਸੇਵਾ ਵਿੱਚ ਦਿਸ ਰਹੇ। ਕਿਰਪਾ ਦ੍ਰਿਸ਼ਟ ਤੁਮ ਧਾਰਨ ਕਰੋ, ਤੁਸੀਂ ਵੀ ਮਹਾਰਾਜ ਦੋਹਾਂ ਉੱਪਰ ਹੀ ਬੜੀ ਕਿਰਪਾ ਦੀ ਨਿਗਾਹ ਧਾਰਨਾ ਕਰਦੇ ਹੋ। ਇੱਕ ਸਮ ਦੋਨਾਂ ਸੋ ਹਿਤ ਧਾਰੋ, ਇੱਕ ਸਮਾਨ ਹੀ ਦੋਨਾਂ ਨਾਲ ਪ੍ਰੇਮ ਰੱਖਦੇ ਹੋ। ਤਉ ਦੇਖੀਅਤ ਕਬ ਕਬ ਐਸੇ, ਤਾਵੀ ਮਹਾਰਾਜ ਕਦੇ ਕਦੇ ਇਸ ਤਰ੍ਹਾਂ ਵੀ ਅਸੀਂ ਦੇਖਦੇ ਹਾਂ। ਰਾਮਦਾਸ ਪਰ ਹੋਏ ਬਹੁ ਜੈਸੇ, ਇਸ ਤਰ੍ਹਾਂ ਦੀ ਗੁਰੂ ਰਾਮਦਾਸ ਜੀ ਦੇ ਉੱਪਰ ਆਪ ਜੀ ਦੀ ਬਹੁਤੀ ਮਿਹਰ ਹੋ ਰਹੀ ਹੁੰਦੀ ਹੈ। ਸੋ ਭੀ ਸੇਵਾ ਕਰ ਹੈ ਕਨੇਰੀ, ਭਾਵੇਂ ਉਹ ਜਿਹੜਾ ਰਾਮਾ ਹੈ ਉਹ ਵੀ ਮਹਾਨ ਵੱਡੀ ਸੇਵਾ ਤਗੜੀ ਕਰ ਰਿਹਾ ਹੈ। ਨਿਸ ਦਿਨ ਲੱਗਿਓ ਰਹਿਤ ਬਿਨ ਬੇਰੀ, ਬਿਨਾਂ ਦੇਰ ਤੋਂ ਬਿਨਾਂ ਟਿਲ ਤੋਂ ਰਾਤ ਦਿਨ ਲੱਗਿਆ ਰਹਿੰਦਾ ਸੇਵਾ। ਹੋ ਵਹਿ ਇਨ ਮਹਿ ਕਵਨ ਵਿਸਾਲਾ, ਦਾਸ ਸਾਹਿਬ ਜੀ ਆਪ ਕਿਰਪਾ ਕਰਕੇ ਸਾਨੂੰ ਦੱਸ ਹੀ ਦੇਵੇ ਇਹਨਾਂ ਵਿੱਚੋਂ ਮਹਾਨ ਕਿਹੜਾ ਹੋਵੇਗਾ, ਭਾਵ ਗੁਰਤਾ ਗੱਦੀ ਦੇ ਤੱਕ ਉੱਪਰ ਕਿਹੜਾ ਬੈਠੇਗਾ। ਕੋ ਕਰ ਹੈ ਨਿਜ ਬੰਸ਼ ਉਜਾਲਾ, ਕਿਹੜਾ ਇਹਨਾਂ ਵਿੱਚੋਂ ਆਪਣੀ ਆਸ ਮਸ ਨੂੰ ਮਾਲਾ ਉਜਲ ਕਰੇਗਾ, ਪ੍ਰਗਟ ਕਰੇਗਾ। ਤਾਰੰਤ ਮਾਤਾ ਪ੍ਰੇਮ ਮਝਾਰੇ, ਕਿਉਂਕਿ ਇਹਨਾਂ ਦਾ ਜਿਹੜਾ ਪ੍ਰੇਮ ਹੈ ਉਹਦੇ ਵਿੱਚ ਬਾਦ ਘਾਟ ਤਾਂ ਹੋ ਹੀ ਸਕਦੀ, ਵੀ ਕਿਹੜਾ ਘੱਟ ਪ੍ਰੇਮੀ ਕਿਹੜਾ ਵੱਧ ਹੈ। ਕਿਮ ਜਾਣੈ ਸਿੱਖ ਸੇਵਕ ਸਾਰੇ, ਅਸੀਂ ਮਹਾਰਾਜ ਤੁਹਾਡੇ ਸਾਰੇ ਸਿੱਖ ਸੇਵਕ ਕਿਵੇਂ ਜਾਣੀਏ, ਵੀ ਇਹਨਾਂ ਵਿੱਚੋਂ ਕਿਹੜਾ ਬਹੁਤਾ ਪ੍ਰੇਮੀ ਹੈ, ਕਿਹੜਾ ਆਪ ਜੀ ਦਾ ਘੱਟ ਪ੍ਰੇਮੀ ਹੈ। ਕਹੇ ਆਪ ਕੇ ਲੇਹ ਪਛਾਣੂ, ਜਦੋਂ ਮਹਾਰਾਜ ਆਪ ਜੀ ਕਹਿ ਰਹੇ ਹੋਗੇ ਵੀ ਇਹਦੇ ਉੱਪਰ ਸਾਡੀ ਕਿਰਪਾ ਜ਼ਿਆਦਾ ਹੈ, ਇਹਦੇ ਇਹ ਸਾਰਾ ਕੁਛ ਲੈਣਗੇ, ਫਿਰ ਅਸੀਂ ਮਹਾਰਾਜ ਸਮਝ ਲਵਾਂਗੇ। ਸਿੱਖ ਬਾਦਹ ਹੋਏ ਸੰਸੈ ਹਾਨੂੰ, ਹਾਂ ਜਿਹੜੇ ਕੋਈ ਸਿੱਖ ਆਪੋ ਵਿੱਚ ਹੀ ਬਹਿਸ ਮਵਾਸ ਕਰ ਰਹੇ ਹੈ, ਇਹ ਮਹਾਰਾਜ ਸੰਸਾ ਜਾਏ ਨਾਸ ਕਰ ਦੇ ਉਹ ਆਪ ਜੀ। ਕਿਰਪਾ ਕਰੋ ਚਾਹਤ ਸਭ ਪੂਛਾ, ਮਹਾਰਾਜ ਜਿੰਨੇ ਅਸੀਂ ਹਜ਼ੂਰੀ ਵਿੱਚ ਮੁਖੀ ਮੁਖੀ ਬੈਠੇ ਹਾਂ, ਕਿਰਪਾ ਕਰ ਦੇ ਅਸੀਂ ਸਾਰੀ ਇਹ ਨਿਰਣਾ ਕਰਕੇ ਪੁੱਛਿਆ ਚਾਹੁੰਦੇ। ਸੁਨ ਰਾਵਰ ਤੇ ਬਾਕਨ ਛੂਛਾ, ਕਿਉਂਕਿ ਜਦੋਂ ਆਪ ਜੀ ਦੇ ਬਚਨ ਨੂੰ ਸੁਣ ਲਵਾਂਗੇ ਫਿਰ ਸਾਰਿਆਂ ਦਾ ਜਿਹੜਾ ਹਿਰਦਾ ਉਹ ਸਵੱਛ ਪਵਿੱਤਰ ਹੈ, ਸੰਸਿਆਂ ਤੋਂ ਰਹਿਤ ਹੋ ਜਾਏਗਾ। ਸੁਨ ਸਿੱਖਣ ਤੇ ਸਤਿਗੁਰ ਤਬੈ, ਕਿਉਂ ਜਿਹੜੇ ਮਹਾਨ ਮੁਖੀ ਮੁਖੀ ਗੁਰਸਿੱਖ ਉਹਨਾਂ ਤੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣ ਕੇ ਤਦੋਂ ਹਰ ਮਨ ਕੀ ਜਾਣਤ ਭੇ ਸਬੈ, ਗੁਰੂ ਅਮਰਦਾਸ ਜੀ ਨੇ ਸਾਰਿਆਂ ਦੇ ਮਨਾਂ ਦੀ ਵੀ ਜਾਣ ਲਈ ਹੈ, ਵੀ ਇਹ ਸਾਰੇ ਨਿਰਣਾ ਕਰਿਆ ਚਾਹੁੰਦੇ ਹੈ। ਉੱਤਰ ਦੇਣ ਉਦਿਤ ਗਰ ਪਏ, ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਗੁਰਸਿੱਖਾਂ ਨੂੰ ਵੀ ਕਿਹੜਾ ਗੁਰਤਾ ਗੱਦੀ ਦੇ ਤੁਕ ਤੁਪਰ ਬੈਠੇਗਾ, ਇਹਦਾ ਜਿਹੜਾ ਉੱਤਰ ਹੈ ਤਸੱਲੀ ਬਖਸ਼ ਜਵਾਬ ਉਹਨੂੰ ਦੇਣ ਵਾਸਤੇ ਸਤਿਗੁਰੂ ਉਦਿਤ ਹੋਏ ਹੈ, ਤਿਆਰ ਹੋਏ ਹਨ। ਜਿਨ ਬਹੁ ਦਾਸਨ ਕੋ ਸੁਖ ਦਏ। ਜਿਸ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਇੱਕ ਨੀ ਦੋ ਨੀ ਬਹੁਤਿਆਂ ਸਿੱਖਾਂ ਨੂੰ ਸੁਖ ਬਖਸ਼ੇ ਹਨ। ਉਹ ਜਿਵੇਂ ਆਪ ਜੀ ਨੇ ਤਸੱਲੀ ਬਖਸ਼ ਉੱਤਰ ਪ੍ਰੀਖਿਆ ਕਰਕੇ ਦੇ ਦਿੱਤਾ ਸੀ, ਉਹ ਪ੍ਰਸੰਗ ਅੱਗੇ ਆਏਗਾ। ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਸੁਨ ਸਿੱਖਣ ਤੇ ਸਤਿਗੁਰ ਤਬੈ, ਆਰ ਮਨ ਕੀ ਜਾਣਤ ਪੇ ਸਬੈ, ਉੱਤਰ ਦੇਨ ਉਦਿਤ ਗਰ ਭਏ, ਜਿਨ ਬਹੁ ਦਾਸਨ ਕੋ ਸੁਖ ਦਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।